ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸਾਹਿਬ ਜੀਓ ਤਿਸੀ ਸਿੱਖ ਕੋ ਬਾਹਰ ਪਠਾਵਾ ਜਾਹੋ ਅਭੈ ਸਤਿਗੁਰ ਜਿਸ ਥਾਵਾ ਸੋ ਪਦ ਸ਼ਬਦ ਕਹਾਂ ਲਖ ਅਭੈ ਦਰਸ਼ਨ ਪਿਆਸ ਭਨੀ ਵਿੱਚ ਤਬ ਤਿਸੀ ਸਿੱਖ ਕੋ ਬਹੁਰ ਪਠਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਗੁਰਬਾਣੀ ਲਈ ਪਾਠ ਜਾਪ ਹੋ ਰਿਹਾ ਹੈ ਗੁਰਬਾਣੀ ਲਈ ਰਾਗੀ ਸਿੰਘਾਂ ਰਾਹੀਂ ਕੀਰਤਨ ਹੋ ਰਿਹਾ ਸੀ ਜਿੰਨੇ ਕਮਾਈ ਪਾਈ ਆਪ ਗੁਰੂ ਮਹਾਰਾਜ ਦਰਬਾਰ ਵਿੱਚ ਹਾਰੀਆਂ ਭਰ ਕੇ ਸੰਗਤ ਰੂਪ ਵਿੱਚ ਜੁੜ ਰਹੇ ਸੀ ਜਿੰਨਾ ਕੁ ਸਮਾਂ ਮਨ ਲਾ ਕੇ ਗੁਰਬਾਣੀ ਦਾ ਕੀਰਤਨ ਸੁਣਿਆ ਹੈ ਉਹਨਾਂ ਕਲਾਹਾ ਹਾਸਿਲ ਕੀਤਾ ਹੈ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਕੱਲ੍ਹ ਨੂੰ ਆ ਰਿਹਾ ਹੈ ਇਸ ਸੰਬੰਧ ਵਿੱਚ ਕੱਲ੍ਹ ਤੋਂ ਹੀ ਇਸ ਅਸਥਾਨ 'ਤੇ ਸ਼੍ਰੀ ਅਖੰਡ ਪਾਠ ਗੁਰਮਤਿ ਮਰਿਆਦਾ ਵਿਧੀ ਅਨੁਸਾਰ ਪ੍ਰਾਰੰਭ ਹੋਏ ਹੋਇਆ ਹੈ ਕਿ ਕੱਲ੍ਹ ਨੂੰ ਹੀ ਅੰਮ੍ਰਿਤ ਵੇਲੇ ਭੋਗ ਪਾਏ ਜਾਣੇ ਹਨ ਸੋ ਇਸ ਕਰਕੇ ਅੱਜ ਵੀ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਸ ਤਰ੍ਹਾਂ ਗੁਰੂ ਰਾਮਦਾਸ ਦੇਵ ਜੀ ਆਗਿਆ ਨਾਲ ਆਪਣੇ ਤਾਇਆ ਸਹਾਰੀ ਨਾਲ ਲਾਹੌਰ ਵਿਖੇ ਗਏ ਸਨ ਜਿਸ ਤਰ੍ਹਾਂ ਆਪ ਜੀ ਨੂੰ ਜਾਣ ਸਮੇਂ ਹੁਕਮ ਹੋਇਆ ਸੀ ਇਸ ਪੁੱਤਰ ਅਰਜਨ ਦੇਵ ਜਿੰਨਾ ਚਿਰ ਅਸੀਂ ਸੁਨੇਹਾ ਨਾ ਭੇਜੀਏ ਜਾਂ ਕੋਈ ਚਿੱਠੀ ਪੱਤਰ ਨਾ ਭੇਜੀਏ, ਉਹਨਾਂ ਚਿਰ ਤੁਸੀਂ ਲਾਹੌਰ ਤੋਂ ਵਾਪਸ ਨਹੀਂ ਪਰਤਣਾ ਹੈ, ਉੱਥੇ ਹੀ ਰਹਿਣਾ ਹੈ। ਇਸ ਤਰ੍ਹਾਂ ਆਪਣੇ ਤਾਇਆ ਸੰਹਾਰੀ ਨਾਲ ਰਲਣ ਵੇਖ ਕੇ ਸਾਰਾ ਜਿਹੜਾ ਕਾਰਜ ਹੈ ਵਿਆਹ ਦਾ ਉਹ ਪੂਰਾ ਨਿਭਾਉਣਾ ਹੈ। ਇਸੇ ਤਰ੍ਹਾਂ ਜੋ ਆਪਣਾ ਘਰ ਹੈ ਇੱਥੇ ਧਰਮ ਦੀ ਜਗ੍ਹਾ ਬਣਾ ਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਉਣਾ ਹੈ। ਇਸ ਤਰ੍ਹਾਂ ਆਪ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਨਾਲ ਲਾਹੌਰ ਸ਼ਹਿਰ ਚਲੇ ਗਏ ਸਨ ਅਤੇ ਆਪਣੇ ਤਾਇਆ ਸਹਾਰੀ ਨਾਲ ਮਿਲ ਕੇ ਜੋ ਉਹਨਾਂ ਦੇ ਸਪੁੱਤਰ ਦਾ ਵਿਆਹ ਦਾ ਕਾਰਜ ਸੀ ਉਹ ਸਾਰਾ ਗੁਰਮਤਿ ਅਨੁਸਾਰ ਹੀ ਨਿਭਾਇਆ, ਪੂਰਾ ਕੀਤਾ ਹੈ। ਫਿਰ ਪਿਤਾ ਗੁਰੂ ਜੀ ਦੀ ਆਗਿਆ ਨੂੰ ਮੰਨ ਕੇ ਇੱਥੇ ਲਾਹੌਰ ਵਿੱਚ ਆਪ ਜੀ ਟਿਕ ਗਏ ਅਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਹੁਣ ਪਰਖ ਕਰਨੀ ਸੀ ਕਿ ਸਾਡੀ ਆਗਿਆ ਵੀ ਚੱਲਦੇ ਹਨ ਇਹ, ਕਿਉਂਕਿ ਪ੍ਰਿਥੀ ਚੰਦ ਅਤੇ ਮਹਾਂਦੇਵ ਤਾਂ ਪਹਿਲਾਂ ਹੀ ਇਹ ਇਮਤਿਹਾਨ ਵਿੱਚ ਫੇਲ ਹੋ ਗਏ ਸੀ। ਜਦੋਂ ਆਪ ਜੀ ਨੇ ਕਿਹਾ ਸੀ ਵੀ ਇਹ ਤਾਇਆ ਜੀ ਤੁਹਾਡੇ ਆਏ ਆ ਸਹਾਰੀ ਜੀ, ਇਹਨਾਂ ਨਾਲ ਜਾਓ, ਪ੍ਰਿਥੀ ਚੰਦ ਤਾਂ ਕਹਿੰਦਾ ਮੇਰਾ ਤਾਂ ਮੈਨੂੰ ਤਾਂ ਗਰਮੀ ਬਹੁਤ ਲੱਗਦੀ ਹੈ, ਬਾਕੀ ਜਿਹੜੇ ਲੋਕ ਹੈ ਆਪਣੇ ਕੰਮ ਧੰਦਿਆਂ ਵਾਲੇ ਬਥੇਰੇ ਇੱਥੇ ਆਉਂਦੇ ਜਾਂਦੇ ਆ, ਕਿਹਦੇ ਕਿਹਦੇ ਨਾਲ ਅਸੀਂ ਜਾਵਾਂਗੇ, ਅਤੇ ਬਾਕੀ ਮੈਂ ਕੱਠ ਵੀ ਬਹੁਤਾ ਜਿਹੜਾ ਦੇਖ ਕੇ ਰਾਜੀ ਨਹੀਂ ਹੈ, ਕੱਠ 'ਚ ਮੇਰਾ ਜੀ ਨਹੀਂ ਲੱਗਦਾ ਹੈ, ਜੇ ਪੁੱਛਣ ਵਾਲਾ ਹੋਵੇ ਵੀ ਇੱਥੇ ਮਹਾਰਾਜ ਦੇ ਕੋਲ ਕਿੰਨਾ ਰਹਿੰਦਾ ਹੈ। ਪਰ ਝੂਠ ਬੋਲ ਰਿਹਾ, ਕਹਿੰਦਾ ਮੈਂ ਬਹੁਤੇ ਇਕੱਠ 'ਚ ਰਹਿ ਕੇ ਨਹੀਂ ਰਾਜੀ ਹਾਂ, ਮੈਥੋਂ ਨਹੀਂ ਜਾ ਹੁੰਦਾ, ਬਾਕੀ ਹੈ ਇੱਥੇ ਸੰਗਤਾਂ ਬਹੁਤ ਆਉਂਦੀਆਂ, ਲੰਗਰ ਦਾ ਪ੍ਰਬੰਧ, ਉਹਨਾਂ ਦੇ ਰਿਹਾਇਸ਼ ਦਾ ਪ੍ਰਬੰਧ, ਦੇਣ ਲੈਣ ਦਾ ਪ੍ਰਬੰਧ ਸਾਰਾ ਮੇਰੇ ਜਿੰਮੇ, ਮੈਂ ਚਲਿਆ ਗਿਆ ਅਤੇ ਫਿਰ ਉਹ ਸਾਰਾ ਕੌਣ ਨਿਭਾਓ। ਭਾਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਸੀ ਵੀ ਆਪੇ ਕੋਈ ਹੋਰ ਨਿਭਾ ਦੂਗਾ, ਤੂੰ ਜਾ ਇਹਦੇ ਇਹਨੇ ਸਿੱਧੇ ਕਹਿ ਦਿੱਤਾ ਮੈਥੋਂ ਨਹੀਂ ਜਾ ਹੁੰਦਾ ਹੈ। ਫਿਰ ਮਹਾਂਦੇਵ ਨੂੰ ਬੁਲਾਇਆ ਸੀ, ਇਹ ਦਵਾਨਾ ਮਸਤਾਨਾ ਸੀ, ਇਹ ਕਹਿੰਦਾ ਮਹਾਰਾਜ ਮੈਂ ਤਾਂ ਜਾਣਦੇ ਨਹੀਂ ਵੀ ਵਿਆਹ ਵਿਆਹ ਹੁੰਦਾ ਕੀ ਹੈ, ਕਹਿੰਦੇ ਕਿਹਨੂੰ ਵਿਆਹ ਹੈ। ਮਹਾਰਾਜ ਨੇ ਸਮਝਾਇਆ ਸੀ ਵਿਆਹ ਹੁੰਦਾ ਹੈ, ਕਹਿੰਦਾ ਮੈਂ ਨਹੀਂ ਇਹ ਜੰਜਾਲ 'ਚ ਫਸਣਾ ਹੈ। ਨਾਮ ਵੀ ਮਹਾਂਦੇਵ ਸੀ ਅਤੇ ਗੱਲ ਵੀ ਮਹਾਂਦੇਵ ਵਾਲੀ ਇਹਨੇ ਕਰਤੀ ਸੀ। ਇਹ ਛੋਟੇ ਸਾਹਿਬਜ਼ਾਦੇ ਅਰਜਨ ਦੇਵ ਜੀ ਜੋ ਆਗਿਆਕਾਰੀ ਸਨ ਆਪਣੇ ਮਾਤਾ ਦੇ ਵੀ ਕਹਿਣ ਵਿੱਚ ਸਨ, ਇਹਨਾਂ ਨੂੰ ਕਿਹਾ ਵੀ ਤੂੰ ਹੀ ਜਾ। ਇਹ ਕਹਿਣ ਲੱਗੇ ਮਹਾਰਾਜ ਇਹ ਤਾਂ ਬਹੁਤ ਚੰਗੇ ਥਾਂ ਭੇਜਦੇ ਹੋ, ਜਿੱਥੇ ਕੋਈ ਬੜਾ ਮੌਤ ਦਾ ਵੀ ਡਰ ਹੋਵੇ ਉੱਥੇ ਵੀ ਜਾਣ ਨੂੰ ਤਿਆਰ ਆ ਸੀ। ਫਿਰ ਇਸ ਤਰ੍ਹਾਂ ਆਪਣੇ ਮਾਤਾ ਭਾਨੀ ਜੀ ਨੂੰ ਦੱਸਿਆ ਸੀ ਵੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮੈਨੂੰ ਲਾਹੌਰ ਸ਼ਹਿਰ ਸਹਾਰੀ ਤਾਇਆ ਨਾਲ ਭੇਜ ਰਹੇ, ਅਸੀਂ ਵਿਆਹ ਵਿੱਚ ਜਾਣਾ ਹੈ। ਬਹੁਤ ਖੁਸ਼ ਹੋਏ ਅਤੇ ਮਾਂ ਨੇ ਵੀ ਕਿਹਾ ਏ ਪਿਤਾ ਦੇ ਆਗਿਆ ਵਿੱਚ ਰਹਿਣਾ ਹੈ, ਪ੍ਰਿਥੀ ਚੰਦ ਅਤੇ ਮਹਾਂਦੇਵ ਤਾਂ ਨਹੀਂ ਲੱਗਦੇ ਤੇਰੇ 'ਤੇ, ਮੇਰਾ ਮਨ ਹੈਗਾ ਵੀ ਤੂੰ ਆਗਿਆ ਵਿੱਚ ਲੈ ਕੇ ਸਾਰੀ ਚੀਜ਼ ਲੈ ਲਏਗਾ ਇਹਨਾਂ ਕੋਲੋਂ, ਨਹੀਂ ਤਾਂ ਇੱਥੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੀ ਮਰਜ਼ਾਦਾ ਇਹ ਹੀ ਹੈ ਵੀ ਜਿਹੜਾ ਆਗਿਆ ਵਿੱਚ ਰਹੇ ਸੇਵਾ ਕਰੇ ਉਹਨੂੰ ਦਿੰਦੇ ਆ, ਪੁੱਤ ਪੁੱਤ ਨੂੰ ਕੋਈ ਨਹੀਂ ਵੇਖਦੇ। ਇਸ ਕਰਕੇ ਜੋ ਹੁਕਮ ਕਰਨ ਉਵੇਂ ਖਿੜੇ ਮੱਥੇ ਕਰਨਾ ਹੈ, ਉਹ ਮਾਤਾ ਦੀ ਆਸ਼ੀਰਵਾਦ ਲੈ ਕੇ ਪਿਤਾ ਗੁਰੂ ਜੀ ਤੋਂ ਆਗਿਆ ਲੈ ਕੇ ਆਪ ਜੀ ਲਾਹੌਰ ਚਲੇ ਗਏ ਸਨ। ਜਦੋਂ ਬਹੁਤਾ ਸਮਾਂ ਲੰਘ ਗਿਆ, ਮਹਾਰਾਜ ਨੇ ਪਰਖ ਕਰਨ ਲਈ ਯਾਦ ਹੀ ਨਾ ਕੀਤਾ, ਫਿਰ ਖਿਆਲ ਕਰ ਰਿਹਾ ਵਿਰਾਗ ਵਿੱਚ ਵੀ ਕੋਈ ਨਾ ਕੋਈ ਸਿੱਖ ਨੂੰ ਭੇਜੀਏ, ਮਹਾਰਾਜ ਨੂੰ ਜਾ ਕੇ ਸੁਨੇਹਾ ਦੇ ਵੀ ਉਹ ਆਖੇ ਫਿਰ ਖਿਆਲ ਆਇਆ ਵੀ ਜੇ ਕਿਸੇ ਸਿੱਖ ਨੂੰ ਕਿਹਾ ਸੁਨੇਹਾ ਦੇਣ ਲਈ ਜੋ ਅਸੀਂ ਕੁਝ ਕਿਹਾ, ਉਹਨੇ ਜਵਾਨ ਰਾਹੀਂ ਕੁਝ ਹੋਰ ਕੁਝ ਕਹਿ ਦਿੱਤਾ ਅਤੇ ਸੁਨੇਹਾ ਸਹੀ ਨਾ ਪਹੁੰਚਿਆ, ਫਿਰ ਵੀ ਠੀਕ ਨਹੀਂ ਹੈ। ਫਿਰ ਖਿਆਲ ਕਰਦੇ ਵੀ ਆਪ ਹੀ ਪਿਤਾ ਗੁਰੂ ਕੋਲ ਚਲੇ ਜਾਈਏ। ਇਹ ਕਹਿੰਦੇ ਉਹਨਾਂ ਨੇ ਆਗਿਆ ਕੀਤੀ ਸੀ ਵੀ ਜਿੰਨਾ ਚਿਰ ਅਸੀਂ ਕੋਈ ਚਿੱਠੀ ਪੱਤਰ ਨਾ ਭੇਜੀਏ, ਸੁਨੇਹਾ ਨਾ ਭੇਜੀਏ, ਕੋਈ ਸਿੱਖ ਨਾ ਭੇਜੀਏ, ਉਹਨਾਂ ਚਿਰ ਨਹੀਂ ਆਉਣਾ ਹੈ। ਪਿਤਾ ਗੁਰੂ ਜੀ ਦੀ ਆਗਿਆ ਦਾ ਉਲੰਘਨ ਹੋ ਜਾਏਗਾ। ਮਨ ਵਿੱਚ ਕਰਦੇ ਕੀ ਕਰਦੇ ਵੀ ਹੁਣ ਕੀ ਕਰੀਏ, ਖਿਆਲ ਆਇਆ ਵੀ ਚਲੋ ਨਾ ਆਪ ਜਾਈਏ ਨਾ ਕੋਈ ਸੁਨੇਹਾ ਦੇਈਏ, ਅਤੇ ਆਪਣੇ ਵੱਲੋਂ ਪ੍ਰੇਮ ਪੱਤਰਿਕਾ ਬੇਨਤੀ ਰੂਪ ਵਿੱਚ ਲਿਖ ਕੇ ਭੇਜ ਦੇਈਏ। ਫਿਰ ਆਪ ਜੀ ਨੇ, ਕਿਉਂਕਿ ਗੁਰੂ ਅਮਰਦਾਸ ਹਰ ਰੂਪ ਪ੍ਰੇਮ ਪੱਤਰ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ ਘੋਲੀ ਜੀ ਉਹ ਕੋਲ ਕਮਾਈ ਦਰਸ਼ਨ ਸੰਤ ਪਿਆਰੇ ਜੀ। ਇਸ ਤਰ੍ਹਾਂ ਪ੍ਰੇਮ ਪੱਤਰ ਲੈ ਕੇ ਅਤੇ ਇੱਕ ਸਿੱਖ ਸਿਆਣੇ ਨੂੰ ਕਿਹਾ ਵੀ ਤੂੰ ਇਹ ਲੈ ਕੇ ਜਾ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਪੱਤਰ ਪ੍ਰੇਮ ਪੱਤਰ ਰੱਖ ਦੇਣਾ, ਜੋ ਪੜ੍ਹ ਕੇ ਜਵਾਬ ਦੇਣ ਅਤੇ ਉਹ ਸੁਣ ਕੇ ਇੱਥੇ ਆਉਣ ਗਿਆ ਹੈ। ਅਤੇ ਇਹ ਦਰ ਅੱਗੇ ਰਾਮ ਪਿੱਤੀ ਚੰਦੀ ਬੈਠਾ ਸੀ, ਥੜੇ ਜਿਹੇ 'ਤੇ ਬੈਠਾ, ਦੇਖਿਆ ਵੀ ਇੱਥੇ ਦਾ ਸਿੱਖ ਤਾਂ ਹੈ ਨਹੀਂ ਆ, ਬਾਹਰੋਂ ਨਵਾਂ ਹੀ ਆਇਆ ਹੈ। ਕੁਛ ਪੜਤਾਲ ਕਰ ਲਈ ਵੀ ਕਿੱਥੋਂ ਆਇਆ ਹੈ, ਆ ਤੇਰੇ ਹੱਥ ਵਿੱਚ ਕੀ ਫੜਿਆ ਹੈ। ਸਿੱਖ ਨੇ ਯਥਾਰਥ ਕਹਿ ਤਾ ਵੀ ਲਾਹੌਰ ਤੋਂ ਆਇਆ ਹਾਂ, ਤੁਹਾਡੇ ਛੋਟੇ ਭਰਾ ਅਰਜਨ ਦੇਵ ਜੀ ਨੇ ਆ ਪੱਤਰਿਕਾ ਲਿਖ ਕੇ ਭੇਜੀ ਹੈ, ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੈਂ ਲੈ ਕੇ ਜਾਣੀ ਹੈ। ਇਹ ਕਹਿਣ ਲੱਗਿਆ ਮੈਨੂੰ ਤਾਂ ਦਿਖਾ, ਮੈਂ ਹੀ ਪਹੁੰਚਾ ਦਿਆਂਗਾ। ਅਤੇ ਉਹ ਚਿੱਠੀ ਲੈ ਕੇ ਇਹਨੇ ਪੜ੍ਹ ਲਈ ਅਤੇ ਮਨ ਵਿੱਚ ਫਿਰ ਉਹ ਬੇਈਮਾਨੀ ਆ ਗਈ, ਜਦੋਂ ਪਿਤਾ ਗੁਰੂ ਜੀ ਇਹ ਪ੍ਰੇਮ ਪੱਤਰ ਪੜ੍ਹਨਗੇ, ਮੇਰੇ ਛੋਟੇ ਭਰਾ ਨੂੰ ਇੱਥੇ ਬੁਲਾ ਲੈਣਗੇ, ਬਾਕੀ ਫਿਰ ਮੇਰੀ ਗੱਲ ਵਿਗੜ ਜਾਏਗੀ। ਮੈਂ ਚਾਹੁੰਦਾ ਮੈਂ ਗੱਦੀ 'ਤੇ ਬੈਠਾ, ਅਤੇ ਜੇ ਉਹ ਆ ਗਏ ਉਹਨਾਂ ਨਾਲ ਜੋ ਬਹੁਤਾ ਪ੍ਰੇਮ ਮਾਂ ਵੀ ਕਰਦੀ ਹੈ ਪਿਤਾ ਵੀ ਕਰਦੇ ਨੇ, ਅਤੇ ਐਸਾ ਨਾ ਹੋ ਜਾਏ ਮੇਰੇ ਹੱਥੋਂ ਇਹ ਵਸਤੂ ਚਲੇ ਜਾਏ। ਖਿਆਲ ਕਰਦਾ ਵੀ ਜਿੰਨਾ ਚਿਰ ਪਿਤਾ ਗੁਰੂ ਜੀ ਦਾ ਸਰੀਰ ਹੈ ਉਹਨਾਂ ਚਿਰ ਇੱਥੇ ਨਾ ਆਉਣ, ਉੱਥੇ ਹੀ ਰਹਿਣ। ਉਹ ਸਿੱਖ ਨੂੰ ਤਾਂ ਕਹਿੰਦਾ ਵੀ ਤੂੰ ਇੱਥੇ ਹੁਣ ਰਾਤ ਦੇ ਸਮੇਂ ਰਿਹਾਇਸ਼ ਕਰ ਲਾ, ਸਵੇਰੇ ਮੈਂ ਤੈਨੂੰ ਆ ਕੇ ਦੱਸ ਦਊਂਗਾ। ਉਹ ਸਿੱਖ ਸਰਾਮ ਵਿੱਚ ਚਲਿਆ ਗਿਆ। ਅਗਲੇ ਦਿਨ ਬੁਲਾ ਕੇ ਕਹਿਣ ਲੱਗਿਆ ਵੀ ਪਿਤਾ ਗੁਰੂ ਜੀ ਨੇ ਪੱਤਰਿਕਾ ਪੜ੍ਹ ਲਈ ਸੀ, ਬਹੁਤ ਪ੍ਰਸੰਨ ਹੋਏ, ਅਤੇ ਉਹਨਾਂ ਨੇ ਇਹ ਕਿਹਾ ਹੈ ਵੀ ਸਾਹਿਬਜ਼ਾਦੇ ਇੱਥੇ ਟਿਕੇ ਰਹਿਣਾ ਹੈ, ਇੱਥੇ ਕਥਾ ਕੀਰਤਨ ਦੇ ਪ੍ਰਵਾਹ ਚਲਾਉਣੇ ਹੈ, ਸੰਗਤ ਦੇ ਦਰਸ਼ਨ ਹੀ ਸਾਡੇ ਦਰਸ਼ਨ ਹਨ, ਆਪਣੇ ਕੋਲੋਂ ਬਣਾ ਕੇ ਨਾ ਇਹਨੇ ਸਿੱਖ ਨੂੰ ਸੁਨੇਹਾ ਮਹਾਰਾਜ ਵੱਲੋਂ ਕਹਾ ਦਿੱਤਾ ਹੈ। ਸਿੱਖ ਨੂੰ ਕੋਈ ਨਹੀਂ ਪਤਾ, ਉਹ ਸੁਨੇਹਾ ਜਿਹਾ ਲੈ ਕੇ ਲਾਹੌਰ ਚਲਿਆ ਗਿਆ ਅਤੇ ਜਾ ਕੇ ਸਾਰਾ ਕੁਛ ਦੱਸਤਾ ਵੀ ਪ੍ਰਿਥੀ ਚੰਦ ਮਿਲ ਗਿਆ ਸੀ, ਉਹਨੇ ਤੁਹਾਡੀ ਪੱਤਰਿਕਾ ਲੈ ਲਈ, ਮੈਨੂੰ ਇੱਥੇ ਸਰਾਂ ਵੱਲ ਭੇਜ ਦਿੱਤਾ। ਤੜਕੇ ਬੁਲਾ ਕੇ ਉਹਨੇ ਕਹਿ ਦਿੱਤਾ ਵੀ ਪਿਤਾ ਗੁਰੂ ਜੀ ਨੇ ਪੱਤਰਿਕਾ ਪੜ੍ਹ ਲਈ ਹੈ ਤੇ ਇਸ ਕਰਕੇ ਸੁਨੇਹਾ ਹੋਈ ਹੈ ਵੀ ਇੱਥੇ ਰਹਿਣਾ ਹੈ, ਇੱਥੇ ਕਥਾ ਕੀਰਤਨ ਦੇ ਪ੍ਰਵਾਹ ਚਲਾਉਣੇ, ਸੰਗਤ ਜਿਹੜੀ ਹੈ ਇਹਦੇ ਦਰਸ਼ਨ ਸਾਡੇ ਦਰਸ਼ਨ ਹੈ। ਇਸ ਤਰ੍ਹਾਂ ਮਹਾਰਾਜ ਤੁਹਾਡੇ ਭਰਾ ਨੇ ਇਹ ਸੁਨੇਹਾ ਗੁਰੂ ਰਾਮਦਾਸ ਸਾਹਿਬ ਜੀ ਦਾ ਦਿੱਤਾ ਹੈ। ਇਹ ਆਪ ਸੁਣ ਕੇ ਬਹੁਤ ਵਿਰਾਗ ਵਿੱਚ ਆ ਗਏ, ਪਿਤਾ ਗੁਰੂ ਜੀ ਨੇ ਸਾਨੂੰ ਤਾਂ ਇਹ ਕੋਈ ਗੁਨਾਹ ਹੋ ਗਿਆ ਜਿਸ ਕਰਕੇ ਸਾਨੂੰ ਵਿਛੋੜ ਦਿੱਤਾ ਅਤੇ ਭੁਲਾ ਦਿੱਤਾ ਹੈ। ਸੋ ਖਿਆਲ ਆਇਆ ਹੈ ਦੂਜੀ ਵਾਰ ਹੁਣ ਫੇਰ ਪ੍ਰੇਮ ਪੱਤਰਿਕਾ ਲਿਖ ਕੇ ਭੇਜੀਏ ਅਤੇ ਸਿੱਖ ਨੂੰ ਤਿਆਰ ਕਰਕੇ ਫਿਰ ਦੁਬਾਰਾ ਭੇਜੀਏ, ਪਿਤਾ ਗੁਰੂ ਜੀ ਦਾ ਅੰਦਰਲਾ ਖਿਆਲ ਲਈਏ ਵੀ ਕਿਤੇ ਉਹ ਪ੍ਰਿਥੀ ਚੰਦ ਨਹੀਂ ਨਾ ਇੱਧਰ ਉੱਧਰ ਕਰ ਲਈ ਹੋਵੇ, ਮਹਾਰਾਜ ਕੋਲ ਨਾ ਗਈ ਹੋਵੇ ਪੱਤਰਿਕਾ। ਹਾਂ, ਦੂਜੀ ਵਾਰ ਫਿਰ ਪੱਤਰਿਕਾ ਲਿਖ ਕੇ ਜਿਵੇਂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਿੱਖ ਨੂੰ ਤਿਆਰ ਕਰਕੇ ਲਾਹੌਰ ਵਿੱਚ ਤੋਂ ਚਲਾਇਆ ਭੇਜਿਆ ਅਤੇ ਉਹ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੂਜੀ ਵਾਰ ਪੱਤਰ ਲਿਖੀ ਹੋਈ ਲੈ ਕੇ ਆਇਆ ਸੀ। ਇੱਥੋਂ ਕੁ ਪ੍ਰਸੰਗ ਆਪਾਂ ਪ੍ਰਾਰੰਭ ਕਰ ਰਹੇ ਹਾਂ। ਜਿਵੇਂ ਵੀ ਆਉਂਦਾ ਆਪਾਂ ਰਲ ਮਿਲ ਕੇ ਸੁਣੀਏ ਜੀ। ਤੁਸੀਂ ਸਿੱਖ ਤੋਂ ਬਾਹਰ ਪਠਾਵਾ। ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਪਹਿਲਾਂ ਸਿੱਖ ਪੱਤਰਿਕਾ ਦੇਖ ਕੇ ਭੇਜਿਆ ਸੀ, ਫਿਰ ਦੂਜੀ ਵਾਰ ਵੀ ਉਸੇ ਸਿੱਖ ਨੂੰ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਿਆ ਹੈ। ਜਾਹੋ ਅਬ ਹੈ ਸਤਿਗੁਰ ਜਿਸ ਥਾਵਾ। ਪ੍ਰੇਮ ਪੱਤਰਿਕਾ ਦੇਖ ਕੇ ਉਸ ਸਿੱਖ ਨੂੰ ਕਿਹਾ ਹੈ ਜਿਸ ਸਥਾਨ ਤੇ ਗੁਰੂ ਰਾਮਦਾਸ ਸਾਹਿਬ ਸਾਡੇ ਪਿਤਾ ਜੀ ਰਹਿੰਦੇ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਰਹੇ ਹੈ, ਉੱਥੇ ਵੀ ਹੁਣ ਦੂਜੀ ਵਾਰ ਨੂੰ ਚਲਾ ਜਾ। ਸੋ ਪਦ ਸ਼ਬਦ ਕਹਾ ਲਖ ਅਬੈ। ਸੰਤੋਖ ਸਿੰਘ ਜੀ ਕਹਿੰਦੇ ਹੋ ਜਿਹੜਾ ਦੂਜੀ ਵਾਰ ਪ੍ਰੇਮ ਪੱਤਰ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖ ਕੇ ਭੇਜਿਆ ਅਤੇ ਸਿੱਖ ਨੂੰ ਦਿੱਤਾ ਸੀ, ਉਹ ਸ਼ਬਦ ਮੈਂ ਇੱਥੇ ਵੀ ਹੁਣ ਲਿਖਦਾ ਹਾਂ। ਦਰਸ਼ਨ ਪਿਆਸ ਭਨੀ ਵਿੱਚ ਤਬੈ। ਇਸ ਦੂਸਰੀ ਪੌੜੀ ਵਿੱਚ ਦੂਸਰੇ ਪਦ ਵਿੱਚ ਵੀ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨਾਂ ਦੀ ਵੀ ਸਾਨੂੰ ਬਹੁਤੀ ਪਿਆਸ ਹੈ, ਉਹ ਕਥਨ ਕੀਤੀ ਆਖੀ ਹੈ। ਸ੍ਰੀ ਮੁਖ ਵਾਕ ਤੇਰਾ ਮੁਖ ਸੁਹਾਵਾ ਜੀ। ਸੁਹਾਏ ਮਨ ਮੁਖ ਦੇ ਬਚਨ ਗੁਰੂ ਅਰਜਨ ਦੇਵ ਜੀ ਦੇ ਪ੍ਰੇਮ ਪਿਆਰ ਵਿੱਚ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਪ ਜੀ ਦਾ ਜਿਹੜਾ ਮੁੱਖ ਹੈ ਉਹ ਲੰਮਾ ਦਾੜਾ ਹੈ, ਬਹੁਤ ਸੋਭਨੀਕ ਹੈ, ਸਹਿਜ ਧੁਨ ਬਾਣੀ। ਆਪ ਦੀ ਜਿਹੜੀ ਕਹਿੰਦੇ ਬਾਣੀ ਹੈ ਉਹ ਸ਼ਾਂਤੀ ਦੇਣ ਸ਼ਾਂਤੀ ਧੁਨੀ ਵਾਲੀ ਹੈ। ਆਪ ਜੀ ਦੀ ਜ਼ਬਾਨ ਤੋਂ ਜੋ ਧੁਨ ਹੁੰਦੀ ਆਵਾਜ਼ ਨਿਕਲਦੀ ਹੈ ਉਹ ਬੜੀ ਸ਼ਾਂਤੀ ਦੇਣ ਵਾਲੀ ਹੈ। ਚਿਰ ਹੋਆ ਦੇਖੇ ਸਾਰਿੰਗ ਪਾਣੀ। ਹਾਂ, ਇਹ ਸਾਰਿੰਗ ਪਾਣੀ ਦੇ ਤਨਕ ਨੂੰ ਧਾਰਨ ਕਰਨ ਵਾਲੇ ਪਰਮੇਸ਼ਰ ਦੇ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਆਪਦੇ ਮਹਾਰਾਜ ਦਰਸ਼ਨ ਦੇਖਿਆ ਹੋਇਆ ਬਹੁਤ ਸਮਾਂ ਹੋ ਗਿਆ, 2 ਸਾਲ ਤੋਂ ਸਮਾਂ ਉੱਪਰ ਜਾ ਰਿਹਾ, 3 ਸਾਲ ਦੇ ਨੇੜੇ ਸਮਾਂ ਹੋਣ ਵਾਲਾ ਹੋ ਗਿਆ ਹੈ। ਧੰਨ ਸੋ ਦੇਸ਼ ਜਹਾਂ ਤੂੰ ਵਸਿਆ। ਇਹ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਜਿਸ ਦੇਸ਼ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਸਥਾਨ ਵਿੱਚ ਜਿੱਥੇ ਆਪ ਵਸ ਰਹੇ ਆ ਉਹ ਧੰਤਾ ਯੋਗ ਹੈ। ਮੇਰੇ ਸੱਜਣ ਮੀਤ ਮੁਰਾਰੇ ਜੀਓ। ਸਾਡੇ ਗੁਰਸਿੱਖਾਂ ਦੇ ਸੱਜਣ ਇਸੇ ਤਰ੍ਹਾਂ ਮਾਤਾ ਦੇ ਮਿੱਤਰ, ਇਸ ਤਰ੍ਹਾਂ ਪ੍ਰਲੋਕ ਦੇ ਮਿੱਤਰ, ਮੁਰਾਦਕ ਦਿੰਤਾਂ ਨੂੰ ਮਾਰਨ ਵਾਲੇ ਪਰਮੇਸ਼ਰ ਦਾ ਸਰੂਪ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ। ਹਉ ਕੋਲੀ ਹਉ ਕੋਲ ਕੁਮਾਹੀ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਮੈਂ ਕੋਲੀ ਜਾਨਾ ਵਾਰਨੇ ਜਾਨਾ ਹਾਂ ਅਤੇ ਆਓ ਜੀ ਤਾਂ ਫਿਰ ਘੁਮਾਲ ਕੋਲ ਕਮਾਈ ਵਾਰਨੇ ਫਿਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਗੁਰ ਸੱਜਣ ਮੀਤ ਮੁਰਾਰੇ ਜੀ। ਗੁਰੂ ਰਾਮਦਾਸ ਸਾਹਿਬ ਜੀ ਗੁਰਸਿੱਖਾਂ ਦੇ ਸੱਜਣ, ਲੋਕ ਪਰਲੋਕ ਦੇ ਮਿੱਤਰ, ਮੁਰਾਰਕ ਦੈਂਤਾਂ ਨੂੰ ਮਾਰਨ ਵਾਲੇ ਪਰਮੇਸ਼ਰ ਦਾ ਸਰੂਪ ਗੁਰੂ ਰਾਮਦਾਸ ਸਾਹਿਬ ਜੀ ਰਹਾਉ ਚੌਪਈ ਕਾਗਦ ਕੋ ਸਕੇਲ ਕਰ ਦੀਨਾ। ਇਸ ਤਰ੍ਹਾਂ ਇਹ ਪ੍ਰੇਮ ਪੱਤਰ ਘਰ ਲਿਖ ਕੇ ਅਤੇ ਜਿਹੜਾ ਕਾਗਜ਼ਾਂ ਨੂੰ ਇਕੱਠਾ ਜਿਹਾ ਕਰਕੇ ਜਾਂ ਉਹ ਕਾਗਜ਼ ਵਿੱਚ ਹੋਰ ਲਪੇਟ ਕਰਕੇ ਨਾ ਇਹ ਦੇ ਦਿੱਤਾ ਸਿੱਖ ਦੇ ਹੱਥਾਂ ਵਿੱਚ। ਸਿੱਖ ਨੇ ਲੈ ਘਰ ਪਿਆਨਾ ਕੀਨਾ। ਇਹ ਜਿਹੜਾ ਗੁਰੂ ਕਾ ਸਿੱਖ ਹੈ ਉਸਨੇ ਪ੍ਰੇਮ ਪੱਤਰਿਕਾ ਲੈ ਕੇ ਦੂਜੀ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲਣਾ ਕੀਤਾ ਹੈ। ਸੁਦਾ ਸਰੋਵਰ ਕੋ ਚੱਲ ਆਇਬ। ਇਸ ਤਰ੍ਹਾਂ ਸਵੇਰ ਤੋਂ ਚੱਲਦਾ ਚੱਲਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਆਇਆ ਹੈ। ਤਰਨ ਦੁਰੇ ਗੁਰ ਦਰ ਦਰ ਸਾਹਿਬ। ਪੈਦਲ ਚੱਲ ਕੇ ਆਇਆ ਸੀ ਜਿਸ ਕਰਕੇ ਜਦੋਂ ਸੂਰਜ ਜਿਹਾ ਛਿਪ ਗਿਆ ਹੈ ਉਦੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੇ ਦਰਵਾਜ਼ੇ ਦੇ ਦਰਸ਼ਨ ਜੀ ਪਾਏ, ਦਰਸ਼ਨ ਕੀਤੇ ਹਨ ਦਰਵਾਜ਼ੇ ਦੇ। ਤਿਸ ਛਿੰਨ ਹੋਤ ਸਦਨ ਕੇ ਮਾਹੇ। ਸ਼ਾਮ ਦਾ ਸਮਾਂ ਹੋ ਗਿਆ, ਦੀਵਾਨ ਦੀ ਸਮਾਪਤੀ ਹੋ ਗਈ ਸੀ। ਉਸ ਸਮੇਂ ਗੁਰੂ ਰਾਮਦਾਸ ਸਾਹਿਬ ਜੀ ਤਾਂ ਆਪਣੇ ਰਹਿਸ਼ੀ ਮਕਾਨ ਵਿੱਚ ਸਨ, ਗੁਰੂ ਕੇ ਮਹਿਲਾਂ ਵਿੱਚ ਗਏ ਹੋਏ ਸਨ। ਵਹਿਰ ਨਾ ਹੁਤੇ ਮਿਲ ਹੈ ਕਿਸ ਪਾਹੇ। ਬਾਹਰ ਹੈ ਨਹੀਂ ਸੀ ਕਿਸ ਦੇ ਪਾਸ, ਸਿੱਖ ਜਾ ਕੇ ਮਿਲੇ ਜੁੜੇ। ਥਿਰਿਓ ਪੌਰਪੁਰ ਘਟਕਾ ਜਬੈ। ਇਸ ਵੇਲੇ ਕਹਿੰਦੇ ਉਹ ਇੱਕ ਘੜੀ ਚੌਕੀ ਇੱਕ ਮਿੰਟ ਉਹ ਸ਼ਹਿਰ ਦੇ ਦਰਵਾਜ਼ੇ ਦੇ ਉੱਪਰ ਟਿਕਿਆ ਹੈ। ਪ੍ਰਿਥੀਆ ਨਿਕਸਿਓ ਘਰ ਤੇ ਤਬ। ਮੈਨੂੰ ਜਿਹੜਾ ਪ੍ਰਿਥੀ ਚੰਦ ਹੈ ਘਰ ਤੋਂ ਬਾਹਰ ਨਿਕਲ ਆਇਆ ਹੈ। ਬੈਠਿਓ ਸਿੱਖ ਪਛਾਣਿਓ ਸੋਈ। ਇੱਧਰ ਦਰਵਾਜ਼ੇ ਦੇ ਅੱਗੇ ਜਿਹੜਾ ਸਿੱਖ ਬੈਠਾ ਹੋਇਆ ਇਸਨੇ ਪਛਾਣਿਆ ਵੀ ਤਾਂ ਉਹੀ ਹੈ ਜਿਹੜਾ ਪਹਿਲਾਂ ਆਇਆ ਸੀ। ਲਖਿਓ ਅਨਜ ਕੱਛ ਭੇਜੋ ਹੋਈ। ਆਪਣੇ ਮਨ ਵਿੱਚ ਜਾਣ ਲਿਆ ਸਮਝ ਲਿਆ ਵੀ ਮੇਰੇ ਛੋਟੇ ਭਰਾ ਕੁਝ ਨਾ ਕੁਝ ਲਿਖ ਕੇ ਭੇਜਿਆ ਹੋਵੇਗਾ। ਨਿਕਟ ਹਕਾਰਿਓ ਪੁੱਛਣ ਕੀ। ਆਵਾਜ਼ ਜੀ ਮਾਰ ਕੇ ਪ੍ਰਿਥੀ ਚੰਦ ਨੇ ਪੁੱਛ ਲਿਆ ਤੇ ਉਹਨੂੰ ਸੱਦ ਲਿਆ ਤੇ ਪੁੱਛਣਾ ਕੀਤਾ। ਸਿੱਖ ਨੇ ਕਾਢ ਪੱਤਰਿਕਾ ਦੀਨ। ਸਿੱਖ ਨਿਰਛਲ ਨਿਸ਼ਕਾਵਟ ਸੀ, ਉਹ ਨੀ ਜਾਣਦਾ ਸੀ ਵੀ ਇਹ ਬੇਈਮਾਨ ਛਲੀਆ ਕਪਟੀ ਹੈ ਪ੍ਰਿਥੀ ਚੰਦ। ਸਿੱਖ ਨੇ ਕੱਢ ਕੇ ਝੱਟ ਪੱਟ ਗੀਸੇ ਤੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਪ੍ਰੇਮ ਪੱਤਰ ਕਾਇ ਨੂੰ ਦੇ ਦਿੱਤੀ। ਖੋਲ ਪੜਿਓ ਸੰਕਟ ਭਾ ਐਸੇ। ਉਹ ਪ੍ਰੇਮ ਪੱਤਰ ਪੜਿਆ, ਪੜਦਿਆਂ ਸਾਰ ਪ੍ਰਿਥੀ ਚੰਦ ਤੋਂ ਇਹੋ ਜਿਹਾ ਕਹਿੰਦੇ ਦੁੱਖ ਹੋਇਆ। ਲੱਗਿਓ ਸੇਲ ਕਰਕਤ ਉਰ ਜੈਸੇ। ਇਹ ਕਿਸੇ ਦੇ ਛਾਤੀ ਵਿੱਚ ਕਹਿੰਦੇ ਸੇਲਾ ਕੋਈ ਮਾਰ ਦੇਵੇ ਤੇ ਸੇਲਾ ਫਿਰ ਰੜਕਦਾ ਹੁੰਦਾ ਨਾ ਛਾਤੀ ਵਿੱਚ, ਉਹ ਕਹਿੰਦੇ ਪ੍ਰੇਮ ਪੱਤਰ ਵਰਕੇ ਇਹਦੇ ਰਿੜੇ ਵਿੱਚ ਬਹੁਤ ਰੜਕ ਜੀ, ਬਹੁਤ ਦੁੱਖ ਹੋਇਆ। ਰਚਨ ਲੱਗਿਓ ਆਬ ਨਿਤ ਪ੍ਰਾਤ ਬਾਨੀ। ਮਨ ਵਿੱਚ ਹੀ ਔਖਾ ਹੋਇਆ, ਕਹਿਣ ਲੱਗਾ ਵੀ ਮੇਰਾ ਛੋਟਾ ਭਰਾ ਤਾਂ ਹੁਣ ਹਮੇਸ਼ਾ ਨਵੀਂ ਤੋਂ ਨਵੀਂ ਬਾਣੀ ਰਚਣ ਲੱਗ ਪਿਆ। ਗੁਰ ਕੀ ਕੀਰਤ ਬੀਚ ਬਖਾਨੇ। ਆ ਜਿਹੜੀ ਬਾਣੀ ਉਹਨਾਂ ਨੇ ਰਚੀ ਇਹਦੇ ਵਿੱਚ ਗੁਰੂ ਰਾਮਦਾਸ ਸਾਹਿਬ ਦੀ ਬੜੀ ਕੀਰਤੀ ਮਹਿਮਾ ਉਹਨੇ ਕਥਨ ਕੀਤੀ ਹੈ। ਜਿਮ ਪਿਤ ਰਚ ਹੈ ਤਥਾ ਸੋ ਕਰਹੀ। ਮਿਤੇ ਗੁਰੂ ਰਾਮਦਾਸ ਸਾਹਿਬ ਜੀ ਉਹ ਬਰਾਗ ਵਿੱਚ ਬਾਣੀ ਰਚਦੇ ਹੈ ਨਾ, ਹੋਰ ਰਹਿਣ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ ਸਰਈਏ ਰਚਨਾ ਕਰਦੇ ਹਨ। ਰੀਜਹਿ ਸਤਿਗੁਰ ਜਬ ਹੈ ਨਿਹਰਹੀ। ਜਦੋਂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਇਹ ਪ੍ਰੇਮ ਪੱਤਰ ਬਾਣੀ ਦੇਖ ਲੈਣਗੇ ਤਾਂ ਬਹੁਤ ਹੀ ਖੁਸ਼ ਹੋ ਜਾਣਗੇ ਨਾ ਤੇ। ਤਬ ਸਿੱਖ ਕੋ ਡੇਰਾ ਕਰਵਾਏ। ਉਸ ਵੇਲੇ ਉਹ ਪ੍ਰੇਮ ਪੱਤਰ ਕਾ ਜੀ ਪੜ੍ਹ ਕੇ ਤੇ ਸਿੱਖ ਨੂੰ ਪਹਿਲੇ ਵਾਂਗ ਹੀ ਉਹ ਡੇਰਾ ਕਰਾ ਦਿੱਤਾ, ਜਾਣੀ ਆਸਣ ਕਰਾ ਦਿੱਤਾ। ਕਹਿਤ ਭਇਓ ਮੈਂ ਦਿਓ ਪਹੁੰਚਾ। ਉਹ ਸਿੱਖ ਨੂੰ ਕਹਿਣ ਲੱਗਿਆ ਵੀ ਇਹ ਜਿਹੜੀ ਮੇਰੇ ਛੋਟੇ ਭਰਾ ਦੀ ਤੂੰ ਚਿੱਠੀ ਲੈ ਕੇ ਆਇਆ ਹੈ, ਇਹ ਮੈਂ ਗੁਰੂ ਰਾਮਦਾਸ ਸਾਹਿਬ ਪਿਤਾ ਦੇ ਕੋਲ ਆਪੇ ਪਹੁੰਚਾ ਦਿਆਂਗਾ। ਖੀਸੇ ਪਾਏ ਸਦਨ ਨਿਜ ਗਇਓ। ਇਸ ਤਰ੍ਹਾਂ ਸਿੱਖ ਨੂੰ ਕਹਿ ਕੇ ਉਹ ਪ੍ਰੇਮ ਪੱਤਰ ਖੀਸੇ 'ਚ ਪਾ ਕੇ ਤੇ ਘਰ ਵੱਲ ਨੂੰ ਚਲਾ ਗਿਆ। ਨਿਸਾ ਬਤਾਏ ਬੁਲਾਵਨ ਕਯੋ। ਘਰ ਵਿੱਚ ਰਾਤ ਬਤੀਤ ਕੀਤੀ ਹੈ, ਜਦੋਂ ਸਵੇਰ ਹੋਈ ਹੈ ਉਸ ਸਿੱਖ ਨੂੰ ਬੁਲਾ ਲਿਆ। ਸ੍ਰੀ ਅਰਜਨ ਪਾਤੀ ਜੋ ਪਠਾਏ, ਜਦੋਂ ਸਿੱਖ ਨੂੰ ਕਹਿਣ ਲੱਗਿਆ ਵੀ ਮੇਰੇ ਛੋਟੇ ਭਰਾ ਅਰਜਨ ਦੇਵ ਜੀ ਨੇ ਆ ਜਿਹੜੀ ਚਿੱਠੀ ਭੇਜੀ ਸੀ, ਗੁਰੂ ਪਿਤਾ ਪਾਠ ਕਰ ਹਰ ਖਾਏ, ਝੂਠ ਹੀ ਬੋਲਿਆ ਹੈ। ਕਹਿੰਦੇ ਪਿਤਾ ਗੁਰੂ ਜੀ ਪੜ੍ਹ ਕੇ ਬਹੁਤ ਖੁਸ਼ ਹੋਏ, ਕੁਸ਼ਲ ਸ਼ੇਮ ਸਭ ਜਾਣੀ ਗਈ। ਇਸ ਕਰਕੇ ਤੂੰ ਕਹਿ ਦੇਣਾ ਹੈ, ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਨ ਵੀ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਾਜੀ ਖੁਸ਼ੀ ਤੇ ਤੁਹਾਡੀ ਰਾਜੀ ਖੁਸ਼ੀ ਇਹ ਪ੍ਰੇਮ ਪੱਤਰਗਾਹ ਰਾਹੀਂ ਜਾਣੀ ਗਈ ਹੈ। ਆਨੰਦ ਇਤ ਤੇ ਸੁਧ ਦਈ, ਇਹ ਤੁਹਾਡੀ ਰਾਜੀ ਖੁਸ਼ੀ ਜਾਣੀ ਗਈ ਹੈ। ਇਧਰੋਂ ਕਹਿ ਦੇਣਾ ਵੀ ਸਭ ਕੁਝ ਠੀਕ ਠਾਕ ਹੈ, ਰਾਜੀ ਖੁਸ਼ ਹਾਂ। ਲਵਪੁਰ ਕੋ ਅਬ ਕਰੋ ਪਿਆਨਾ। ਇਸ ਕਰਕੇ ਵੀ ਸਿੱਖਾ, ਹੁਣ ਬਾਕੀ ਤਾਂ ਕੰਮ ਤੇਰਾ ਇੱਥੇ ਕੋਈ ਰਿਹਾ ਨਹੀਂ, ਤੇ ਹੁਣ ਤੂੰ ਲਾਹੌਰ ਨੂੰ ਚਾਲੇ ਮਾਰ, ਉਧਰ ਨੂੰ ਜਾ। ਇਮ 307 ਸਤਿਗੁਰੂ ਬਖਾਨਾ। ਆਹ ਜਿਹੜਾ ਮੈਂ ਤੈਨੂੰ ਦੱਸਿਆ ਹੈ ਨਾ, ਇਹ ਸੁਨੇਹਾ ਗੁਰੂ ਰਾਮਦਾਸ ਸਾਹਿਬ ਜੀ ਨੇ ਛੋਟੇ ਭਰਾ ਨੂੰ ਕਿਹਾ ਹੈ, ਦਿੱਤਾ, ਤੂੰ ਜਾ ਕੇ ਉਹਨਾਂ ਨੂੰ ਦੱਸ ਦੇ। ਧਰਮ ਸਾਲ ਕੀ ਸੇਵ ਕਰਾਵੋ। ਇਹ ਵੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਵੀ ਧਰਮਸਾਲਾ ਦੀ ਸੇਵਾ ਕਰਾਉਣੀ ਉਹਨਾਂ ਨੇ। ਸਭ ਸੰਗਤ ਕੋ ਮੇਲ ਬਣਾਵੋ। ਇੱਥੇ ਸਾਰੀਆਂ ਸੰਗਤਾਂ ਦਾ ਕਹਿੰਦੇ ਜੋੜ ਮੇਲਾ ਕਰੀ ਰੱਖਣਾ, ਦੋਵੇਂ ਸਮੇਂ ਸੰਗਤ ਦਾ ਇਕੱਤਰਤਾ ਕਰਨੀ ਹੈ। ਸਤ ਸੰਗਤ ਹੈ ਦਰਸ ਹਮਾਰਾ। ਹੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਸੁਨੇਹਾ ਦਿੱਤਾ ਵੀ ਹੇ ਅਰਜਨ ਦੇਵ, ਜਿਹੜਾ ਸਤਸੰਗਤਾਂ ਦਾ ਦਰਸ਼ਨ ਹੈ ਸਾਡਾ ਦਰਸ਼ਨ ਹੀ ਹੈ। ਮਿਲਹੋ ਕਰਹੋ ਸਿੱਖਨ ਨਿਸਤਾਰਾ। ਇਹ ਬਚਨ ਕਿਹਾ ਵੀ ਸੰਗਤ ਨਾਲ ਮਿਲ ਕੇ ਗੁਰਸਿੱਖਾਂ ਦਾ ਕਹਿੰਦੇ ਪਾਰ ਉਤਾਰਾ ਕਰੋ, ਇਹਨਾਂ ਨੂੰ ਉਤਾਰੋ ਪਾਰ ਲੰਘਾਓ। ਸੁਨ ਕੈ ਤਿਹ ਕੀਨਸ ਪ੍ਰਸਥਾਨਾ। ਉਹ ਪਿਰਥੀ ਚੰਦ ਨੇ ਤੋਂ ਸੁਣ ਕੇ ਉਹ ਸਿੱਖ ਵਿਚਾਰੇ ਨੇ ਉਸੇ ਤਰ੍ਹਾਂ ਸ੍ਰੀ ਅੰਮ੍ਰਿਤ ਸਾਹਿਬ ਤੋਂ ਚਲਣਾ ਕੀਤਾ। ਪ੍ਰਿਥੀਏ ਤਬੈ ਵਿਚਾਰਨ ਠਾਨਾ। ਜਦੋਂ ਸਿੱਖ ਚਲਿਆ ਗਿਆ ਉਸ ਤੋਂ ਬਾਅਦ ਫਿਰ ਪਿਰਥੀ ਚੰਦ ਨੇ ਸੋਚ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ। ਖਸਟ ਬਰਖ ਕੁਛ ਉਪਰ ਮਾਸ। ਪਿਤਾ ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਉਮਰ ਹੈ 6 ਸਾਲ ਕੁਝ ਕੁ ਮਹੀਨੇ, 11 ਕੁ ਮਹੀਨੇ 18 ਕੁ ਦਿਨ ਦੀ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ੀ ਸੀ, ਕਿਉਂਕਿ ਪਹਿਲੀ ਜਿਹੜੀ ਉਮਰਤਾ ਉਹ ਇਹਨਾਂ ਦੀ ਪੂਰੀ ਹੋ ਗਈ ਸੀ ਅਤੇ ਪ੍ਰੀਖਿਆ ਲਈ ਆਪਣੀ ਸਪੁੱਤਰੀ ਭਾਨੀ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਜੇ ਤੇਰੇ ਪਤੀ ਚੜ੍ਹਾਈ ਕਰ ਜਾਣ ਫਿਰ ਤੂੰ ਕੀ ਕਰੇਗੀ ਸਪੁੱਤਰੀ। ਇਹਨੇ ਸੁਹਾਗ ਦੇ ਚਿੰਨ੍ਹ ਜੇ ਲਾ ਕੇ ਉਸੇ ਵੇਲੇ ਗੁਰੂ ਪਿਤਾ ਜੀ ਦੇ ਅੱਗੇ ਰੱਖ ਦਿੱਤੀ। ਕਹਿੰਦੇ ਮਹਾਰਾਜ ਜਿਵੇਂ ਵਿਧਵਾ ਰਹਿੰਦੀਆਂ ਉਸ ਤਰ੍ਹਾਂ ਮੈਂ ਰਹਾਂਗੀ, ਹੋਰ ਕੀ ਹੈ। ਫਿਰ ਜਾਣ ਲਿਆ ਵੀ ਸਾਡੇ ਬਚਨਾਂ ਅਤੇ ਸੁਪੁੱਤਰੀ ਨੂੰ ਭਰੋਸਾ, ਖੁਸ਼ ਹੋ ਗਏ। ਕਹਿਣ ਲੱਗੇ ਇਹ ਤੂੰ ਸੁਹਾਗ ਦੇ ਚਿੰਨ੍ਹ ਉਹਨੇ ਪਹਿਨ ਲਾ, ਜਿਵੇਂ ਅਸੀਂ ਬਚਨ ਕਿਹਾ ਹੈ ਤਾਂ ਯਥਾਰਥ ਤੇਰੇ ਪਤੀ ਦੀ ਉਮਰ ਤਾਂ ਅੱਜ ਦੀ ਸੀ, ਪਰ ਤੇਰੀ ਸੇਵਾ ਤੇਰੇ ਪਤੀ ਦੀ ਸੇਵਾ ਦੇਖ ਕੇ ਅਸੀਂ ਬਾਕੀ ਤਾਂ ਸਭ ਕੁਝ ਦੇਣਾ ਹੀ ਦੇਣਾ, ਆਪਣੀ ਉਮਰ ਵੀ ਉਹਨਾਂ ਨੂੰ ਦਿੰਦੇ ਹਾਂ। ਫਿਰ ਇਸ ਤਰ੍ਹਾਂ 6 ਸਾਲ 11 ਮਹੀਨੇ 18 ਦਿਨ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਕੀ ਉਮਰ ਰਹਿੰਦੀ ਸੀ। ਉਹ ਫਿਰ ਸ੍ਰੀ ਅਰਜਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਉੱਪਰ ਬਿਠਾ ਕੇ ਮੱਥਾ ਟੇਕ ਕੇ ਜਿੱਥੇ ਬਖਸ਼ ਕੀਤੀ ਨਾਲ ਆਪਣੀ ਉਮਰ ਵੀ ਬਖਸ਼ ਦਿੱਤੀ। ਇਸ ਕਰਕੇ ਪ੍ਰਿਥੀ ਚੰਦ ਨੂੰ ਪਤਾ ਸੀ ਸਾਰੀ ਗੱਲ ਦਾ ਵੀ 6 ਸਾਲ 11 ਮਹੀਨੇ 18 ਦਿਨ ਗੁਰੂ ਅਮਰਦਾਸ ਸਾਹਿਬ ਦੀ ਉਮਰ ਸੀ, ਇਹ ਉਹਨਾਂ ਦੀ ਬਖਸ਼ੀ ਹੋਈ ਉਮਰ ਹੈ, ਉਹਨਾਂ ਕੁ ਚਿਰ ਨਾਲ ਸਾਡੇ ਪਿਤਾ ਨੇ ਰਹਿਣਾ ਹੈ, ਫਿਰ ਸੱਚਖੰਡ ਗਮਨ ਕਰ ਜਾਣਾ ਹੈ। ਇਸ ਕਰਕੇ ਆਪਣੇ ਮਨ ਵਿੱਚ ਖਿਆਲ ਕਰ ਰਿਹਾ ਵੀ ਕੋਈ ਸਾਲ ਤੇ ਕੁਝ ਮਹੀਨੇ ਇਹਨਾਂ ਦੀ ਉਮਰ ਰਹਿੰਦੀ ਹੈ। ਪਿਤਕੀ ਬੈ ਤਬ ਲੱਗ ਹੈ ਸਾਸ। ਕਹਿੰਦੇ ਇਹ ਉਨਾ ਚਿਰ ਉਮਰ ਹੈ ਤੇ ਉਨਾ ਚਿਰ ਪਿਤਾ ਦੇ ਸਰੀਰ ਦੇ ਅੰਦਰ ਸਵਾਸ ਚੱਲਣੇ ਹਨ। ਸਮਾਂ ਸਮੀਪ ਆਏ ਸੋ ਗਏ। ਇਸ ਕਰਕੇ ਕਹਿੰਦੇ ਪਿਤਾ ਜੀ ਦੇ ਸੱਚਖੰਡ ਗਵਨ ਦਾ ਉਮਰ ਪੂਰੀ ਹੋਣ ਦਾ ਜਿਹੜਾ ਸਮਾਂ ਹੁਣ ਨੇੜੇ ਜੇ ਆਇਆ ਹੀ ਹੋਇਆ ਹੈ। ਗੁਰਤਾ ਤਿਲਕ ਤਬ ਹੈ ਮੈਂ ਲਇਓ। ਹਾਂ, ਜਦੋਂ ਪਿਤਾ ਗੁਰੂ ਜੀ ਚੜ੍ਹਾਈ ਕਰਕੇ ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ ਉਹ ਮੈਂ ਲੈ ਲਵਾਂਗਾ, ਮੈਂ ਲਵਾ ਲਵਾਂਗਾ। ਤਾਬਦ ਅਰਜਨ ਮਿਲ ਹੈ ਨਾ ਆਏ। ਕਹਿੰਦੇ ਤਦੋਂ ਤੱਕ ਉਸ ਤੋਂ ਪਹਿਲਾਂ ਪਹਿਲਾਂ ਨਾ, ਕਹਿੰਦੇ ਗੁਰੂ ਅਰਜਨ ਦੇਵ ਜਿਹੜੇ ਛੋਟੇ ਭਰਾ ਕੇ ਇਹਨਾਂ ਨੂੰ ਮਿਲਣੇ ਨੀ ਚਾਹੀਦੇ। ਭਰਾਤ ਸ਼ਰੀਕ ਸੰਸ ਉਪ ਜਾਏ। ਸਿਆਣੇ ਕਹਿੰਦੇ ਹੁੰਦੇ ਆ ਵੀ ਜਿੱਥੇ ਭਰਾ ਬਹੁਤ ਮਿੱਤਰ ਹੁੰਦਾ ਉੱਥੇ ਪ੍ਰਿਆ ਬਹੁਤ ਸਰੀਕਬਾਜ ਵੀ ਹੁੰਦਾ ਹੈ। ਇਸ ਕਰਕੇ ਕਹਿੰਦੇ ਇਹ ਸੰਸਾ ਪੈਦਾ ਹੁੰਦਾ ਵੀ ਪ੍ਰਿਆ ਭਰਾ ਸਰੀਕਾ ਪੁਣਾ ਕਰੂ, ਇਹ ਹੱਕ ਜਮਾਊਗਾ। ਨਿਰਸੰਦੇਹ ਮੈਂ ਪਿਤਾ ਪਿਛਾਰੀ। ਜਦੋਂ ਪਿਤਾ ਗੁਰੂ ਜੀ ਸੱਚਖੰਡ ਗਵਨ ਕਰ ਗਏ ਉਦੋਂ ਬਾਅਦ ਤਾਂ ਫਿਰ ਬਿਨਾਂ ਸੰਸੇ ਤੋਂ ਮੈਨੂੰ ਕੋਈ ਸੰਸਾ ਤੋਂ ਖੁਲਾ ਨਹੀਂ ਹੋਈ। ਪਹੁਰ ਨ ਬੋਲੇ ਮੋਹੇ ਅਗਾਰੀ। ਜਦੋਂ ਚੜ੍ਹਾਈ ਕਰਕੇ ਗੱਦੀ ਦੇ ਉੱਪਰ ਮੈਂ ਬੈਠ ਗਿਆ ਫਿਰ ਛੋਟਾ ਭਰਾ ਮੇਰੇ ਅੱਗੇ ਕੀ ਬੋਲੂਗਾ। ਗਾਦੀ ਪਰ ਮੇਰੋ ਅਧਿਕਾਰੂ। ਫਿਰ ਮਨ ਵੀ ਕਹਿੰਦਾ ਇਹ ਜਿਹੜੀ ਗੁਰੂ ਨਾਨਕ ਦੀ ਗੁਰਤਾ ਗੱਦੀ ਪਿਤਾ ਗੁਰੂ ਜੀ ਕੋਲ ਹੈ ਉਹਦੇ ਉੱਪਰ ਬੈਠਣ ਦਾ ਹੱਕ ਤਾਂ ਮੇਰਾ ਹੀ ਹੈ ਨਾ। ਤੁਰਿਓ ਨਾ ਜਾਣੈ ਸਭ ਸੰਸਾਰੂ। ਸਾਰੇ ਸੰਸਾਰ ਦੇ ਲੋਕ ਸਿੱਖ ਜਾਣਦੇ ਇੱਕ ਗੱਲ ਲੁਕੀ ਛੁਪੀ ਨਹੀਂ ਹੈ, ਵੱਡਾ ਪੁੱਤਰ ਹੈ ਮੈਂ ਹੀ ਹੱਕਦਾਰ ਹਾਂ। ਪਿਤਾ ਜੀਅਤ ਲੋ ਸੰਸੈ ਹੋਈ। ਫਿਰ ਮਨ ਵਿੱਚ ਇਸ ਤਰ੍ਹਾਂ ਦਾ ਵੀ ਤਾਂ ਖੁਲਾਜਾ ਕਰਦਾ, ਕਹਿੰਦੇ ਜਿੰਨਾ ਚਿਰ ਪਿਤਾ ਗੁਰੂ ਜੀ ਜਿਉਂਦੇ ਉਹਨਾਂ ਚਿਰ ਥੋੜਾ ਜਿਹਾ ਤਾਂ ਖੁਲਾਜਾ ਭੁਲੇਖਾ ਜਾ ਸੰਸਾ ਜਾ ਹੈਗਾ। ਰਹਿ ਪ੍ਰਤਕੂਲ ਸਦਾ ਦਿਸ਼ ਮੋਹੀ। ਰਹਿੰਦਾ ਤਾਂ ਆਪ ਪਿਤਾ ਗੁਰੂ ਜੀ ਤੋਂ ਉਲਟ ਸੀ ਤੇ ਕਹਿੰਦਾ ਵੀ ਮੇਰੇ ਤਰਫੋਂ ਪਿਤਾ ਗੁਰੂ ਜੀ ਥੋੜਾ ਜਿਹਾ ਉਲਟ ਜਿਹਾ ਰਹਿੰਦੇ, ਮੇਰੇ ਨਾਲ ਕੋਈ ਬਹੁਤਾ ਬੋਲਦੇ ਚੱਲਦੇ ਨਹੀਂ ਹੈ। ਜੇ ਅਰਜਨ ਢਿੱਗ ਆਏ ਨ ਤਾਵਦ। ਕਹਿੰਦੇ ਜਿੰਨਾ ਚਿਰ ਪਿਤਾ ਗੁਰੂ ਜੀ ਚਾਹੁੰਦੇ ਉਹਨਾਂ ਚਿਰ ਜੇ ਨਾ ਆਉਣ ਇੱਥੇ ਅਰਜਨ ਦੇ ਛੋਟੇ ਭਰਾ। ਨੀਕੀ ਬਾਤ ਮਾਨ ਹੋ ਜਾਵਤ। ਇਸ ਤਰ੍ਹਾਂ ਕਹਿੰਦੇ ਫਿਰ ਮੈਂ ਜਿਹੜੀ ਗੱਲ ਹੈ ਨਾ ਉਦੋਂ ਤੱਕ ਜਿੰਨਾ ਚਿਰ ਇਹਨਾਂ ਦੀ ਉਮਰ ਹੈ ਸਰੀਰ ਨਹੀਂ ਛੱਡਦੇ ਤੇ ਉਹਨਾਂ ਚਿਰ ਨਾ ਹੀ ਆਉਣ ਉਹ, ਮੈਂ ਇਸ ਗੱਲ ਨੂੰ ਬਹੁਤ ਚੰਗੀ ਮੰਨਦਾ। ਇਤਿਆਦਿਕ ਬਹੁ ਹਿਰਦੈ ਵਿਚਾਰ। ਇਸ ਤੋਂ ਆ ਲੈ ਕੇ ਪ੍ਰਿਥੀ ਚੰਦ ਹਿਰਦੇ ਵਿੱਚ ਬੜੀਆਂ ਸੋਚਾਂ ਵਿਚਾਰਾਂ ਕਰਦਾ। ਹੋਤ ਨਾ ਗੁਰ ਆਇਸ ਅਨੁਸਾਰ। ਕਵੀ ਸੰਤੋਖ ਸਿੰਘ ਕਹਿੰਦੇ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਅਨੁਸਾਰ ਤਾਂ ਹੁੰਦਾ ਨਹੀਂ ਹੈ ਤੇ ਮੱਲੋ ਮੱਲੀ ਇਸ ਤਰ੍ਹਾਂ ਜ਼ਬਰਦਸਤੀ ਗੁਰੂ ਬਣਿਆ ਚਾਹੁੰਦਾ, ਗੱਦੀ ਤੇ ਬੈਠਿਆ ਚਾਹੁੰਦਾ ਏ 420 ਨਾਲ। ਧਨ ਬੁੱਧ ਬਲ ਤੇ ਚਹਿ ਗੁਰ ਆਈ। ਮੇਰੇ ਕੋਲ ਮਾਇਆ ਹੈ, ਮੈਂ ਬੁੱਧੀ ਕਰਕੇ ਸਿਆਣਾ ਹਾਂ। ਇਸ ਤਰ੍ਹਾਂ ਕਹਿੰਦੇ ਬੁੱਧੀ ਦੇ ਬਲ ਨਾਲ ਮਾਇਆ ਦੇ ਬਲ ਨਾਲ ਮੱਲੋ ਮੱਲੀ ਗੁਰਿਆਈ ਚਾਹੁੰਦਾ। ਸਰਬਗਿਆਨ ਢਿੱਗ ਤੇ ਕਿਮ ਪਾਏ। ਚਲੋ ਜੇ ਕੋਈ ਅਗਿਆਨੀ ਲੋਕ ਹੋਣ ਜਿਨ੍ਹਾਂ ਨੂੰ ਕੋਈ ਸਮਝ ਸੂਝ ਨਾ ਹੋਵੇ ਉਹ ਤਾਂ ਇਹਨਾਂ ਕੋਲੋਂ ਤਾਂ ਚੀਜ਼ਾਂ ਕੋਈ 400 ਵੀ ਨਾਲ ਲੈ ਜਾਣ। ਜਿਹੜੇ ਸਭ ਕੁਝ ਜਾਣਨ ਸਭ ਕੁਝ ਪਤਾ ਹੋਵੇ ਉਹਨਾਂ ਕੋਲ ਭਲਾ ਕਿਵੇਂ ਐਸਾ ਇਹਦਾ ਛਲ ਪਰੇ, ਉਹਨਾਂ ਕੋਲੋਂ ਇਹ ਚੀਜ਼ ਕਿਵੇਂ 420 ਨਾਲ ਮਿਲ ਜਾਏਗੀ। ਗਯੋ ਸਿੱਖ ਲਭ ਪੂਰੀ ਮਝਾਰੀ। ਇੱਧਰ ਜਿਹੜਾ ਸਿੱਖ ਸੀ ਸੁਨੇਹਾ ਜਾ ਲੈ ਕੇ ਲਾਹੌਰ ਸ਼ਹਿਰ ਚਲਿਆ ਗਿਆ। ਸ੍ਰੀ ਅਰਜਨ ਢਿੱਗ ਸਕਲ ਉਚਾਰੀ। ਹਾਂ, ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸਾਰੀ ਗੱਲਬਾਤ ਕਹਿ ਸੁਣਾਈ ਹੈ। ਬਿਨਾਂ ਕਹੇ ਪ੍ਰਿਥੀਏ ਨੇ ਲੀਨੀ। ਹੇ ਅਰਜਨ ਦੇਵ ਮਹਾਰਾਜ ਕੀ ਦੱਸਾਂ, ਮੇਰੇ ਬਿਨਾਂ ਕਹਿਣ ਤੋਂ ਤੁਹਾਡੇ ਵੱਡੇ ਭਰਾ ਪ੍ਰਿਥੀ ਚੰਦ ਨੇ ਕਹਿੰਦੇ ਚਿੱਠੀ ਜੀ ਲੈ ਲਈ। ਗੁਰ ਢਿੱਗ ਦਈ ਕਿਦਾ ਨਹਿ ਦੀਨੀ। ਇਹ ਤਾਂ ਮੈਨੂੰ ਵੀ ਸੰਸਾ ਜਿਹਾ ਹੋਇਆ ਵੀ ਤੁਹਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਕੋਲੋਂ ਨੇ ਚਿੱਠੀ ਜਾ ਕੇ ਦਿੱਤੀ ਹੈ ਜਾ ਕੇ ਨਹੀਂ ਦਿੱਤੀ ਹੈ। ਝੂਠੋ ਸੋ ਬੋਲਤ ਲੱਖ ਪਾਏ। ਦੁਬਾਰਾ ਤੁਹਾਡਾ ਵੱਡਾ ਭਰਾ ਗੱਲਾਂ ਬਾਤਾਂ ਜਦੋਂ ਕਰਦਾ ਸੀ ਉਹਦੇ ਕਰਕੇ ਮੈਂ ਜਾਣ ਪਾਇਆ ਵੀ ਝੂਠ ਹੀ ਬੋਲਦਾ, ਗੱਪ ਹੀ ਵੜਦਾ ਸੀ। ਮੋਹੇ ਵਿਦਾ ਵਿਦਾ ਉਤਲਾਇਵ। ਇਹ ਉਹਦੀ ਗੱਲਾਂ ਤੂੰ ਦੱਸਦਾ ਵੀ ਹੋਰ ਤਾਂ ਤੇਰਾ ਇੱਥੇ ਕੋਈ ਕੰਮ ਨਹੀਂ ਹੈ, ਚਿੱਠੀ ਲੈ ਕੇ ਆਇਆ ਸੀ ਸੁਨੇਹਾ ਮਿਲ ਗਿਆ ਤੂੰ ਚੱਲ ਲਾਹੌਰ ਨੂੰ। ਇਸ ਤਰ੍ਹਾਂ ਕਹਿੰਦੇ ਉਹਦੇ ਗੱਲਾਂ ਤੋਂ ਅਨੁਮਾਨ ਲਾ ਲਿਆ ਉਹਨੇ ਚਿੱਠੀ ਭੇਜੀ ਨਹੀਂ। ਨਹਿ ਪੂਰਬ ਮੈਂ ਤੇ ਛਲ ਜਾਣਾ। ਇਹ ਅਰਜਨ ਦੇਵ ਮਹਾਰਾਜ, ਪਹਿਲਾਂ ਜਦੋਂ ਮੈਂ ਚਿੱਠੀ ਲੈ ਕੇ ਆ ਗਿਆ ਸੀ ਉਦੋਂ ਤਾਂ ਤੁਹਾਡੇ ਵੱਡੇ ਭਰਾ ਦਾ ਛਲ ਪ੍ਰੇਮ ਮੈਂ ਸਮਝਿਆ ਨਹੀਂ ਸੀ। ਅਬ ਕੇ ਮਤ ਸਾਰ ਸਹਿਤ ਪਛਾਣਾ। ਹੁਣ ਤਾਂ ਮਹਾਰਾਜ ਵੀ ਤੁਹਾਡੇ ਨਾਲ ਵੱਡਾ ਭਰਾ, ਅੰਤਰ ਖਾਤੇ ਬਹੁਤ ਤਕੜੀ ਈਰਖਾ ਕਰਿਆ, ਚੰਗੀ ਤਰ੍ਹਾਂ ਗੱਲਾਂ ਤੋਂ ਪਛਾਣ ਲਿਆ ਮੈਂ। ਗੁਰਸੋਂ ਮਿਲਣ ਨਹੀਂ ਮੁਝ ਦਇਓ। ਇੱਥੋਂ ਪਤਾ ਲੱਗਦਾ ਵੀ ਚਲੋ ਇਹ ਚਿੱਠੀ ਉਹਨੇ ਪਿਤਾ ਸਤਿਗੁਰੂ ਨੂੰ ਦੇਣੀ ਸੀ। ਮੈਨੂੰ ਤਾਂ ਕਹਿਣਾ ਸੀ ਵੀ ਤੂੰ ਮਹਾਰਾਜ ਦੇ ਦਰਸ਼ਨ ਕਰਕੇ ਜਾਈ, ਲੰਗਰ ਛੱਕ ਕੇ ਜਾਈ। ਦੇਖੋ ਤੁਹਾਡੇ ਪਿਤਾ ਨਾਲ ਵੀ ਮੈਨੂੰ ਉਹਨੇ ਮਿਲ ਨਹੀਂ ਦਿੱਤਾ ਹੈ। ਤੂਰਨ ਕਰਕੇ ਭੇਜਣ ਕਯੋ। ਮੈਨੂੰ ਕਹਿ ਦਿੱਤਾ ਵੀ ਹੁਣ ਤੂੰ ਫਟਾਫਟ ਲਾਹੌਰ ਨੂੰ ਚੱਲ ਓ, ਕਹਿ ਕੇ ਭੇਜ ਦਿੱਤਾ ਵੀ ਇੱਥੇ ਕੋਈ ਕੰਮ ਨਹੀਂ ਤੇਰਾ ਰਹਿਣ ਦਾ। ਤਬ ਮੈਂ ਜਾਣਿਓ ਕਪਟ ਕਰਨ ਤਾ। ਮੈਂ ਤਾਂ ਮਹਾਰਾਜ ਜਾਣ ਲਿਆ ਵੀ ਤੁਹਾਡਾ ਵੱਡਾ ਭਰਾ ਹੈ, ਪੂਰਾ ਛਲ ਫਰੇਬ ਕਰਦਾ ਹੈ। ਚੱਲਿਓ ਨਾ ਬਸ, ਮੈਂ ਆਏ ਤੁਰੰਤ। ਕੱਲਾ ਸੀ ਉਹਦੇ ਕੋਲ ਬਥੇਰੇ ਸਿੱਖ ਸੀਖ ਸੀ, ਇਸ ਕਰਕੇ ਮੈਂ ਚੱਲਿਆ ਆ, ਬੜੀ ਛੇਤੀ ਆ ਪਹੁੰਚਿਆ ਹਾਂ। ਸਭ ਸੰਗਤ ਜੁੱਤ ਸੁਣਿਓ ਬਿਰਤਾਂਤ। ਦੁਨੀਆਂ ਲਾਹੌਰ ਦੀਆਂ ਸਿੱਖ ਸੰਗਤਾਂ ਧਰਮਸ਼ਾਲਾ ਵਿੱਚ ਜੁੜੀਆਂ ਸੀ, ਸਾਰਿਆਂ ਨੇ ਜਦੋਂ ਸਿੱਖ ਰਾਹੀਂ ਪ੍ਰਿਥੀ ਚੰਦ ਦਾ ਪ੍ਰਸੰਗ ਸੁਣਿਆ। ਜਾਣਿਓ ਪ੍ਰਿਥੀਆ ਸ਼ਲੀ ਸ਼ਲੰਤ। ਸਾਰੇ ਲਾਹੌਰ ਦੇ ਸਿੱਖਾਂ ਨੇ ਜਾਣਿਆ ਵੀ ਜਿਹੜਾ ਪ੍ਰਿਥੀ ਚੰਦ ਦਾ ਬੜਾ ਛਲਿਆ ਹੈ ਤੇ ਛਲ ਕਰਦਾ ਹੈ। ਨਿਸ਼ਚੈ ਸ੍ਰੀ ਅਰਜਨ ਉਰ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਐਨ ਨਿਚੇ ਕਰਕੇ ਭਰੋਸੇ ਕਰਕੇ ਹਿਰਦੇ ਵਿੱਚ ਜਾਣ ਲਿਆ ਹੈ। ਕਰ ਹੈ ਸ਼ਰੀਕ ਪਨੋ ਛਲ ਸਾਨਾ। ਛਲ ਦੇ ਸਹਿਰ ਸਾਡੇ ਨਾਲ ਸ਼ਰੀਕ ਪੁਣਾ ਕਰਦਾ ਵੱਡਾ ਭਰਾ। ਬਹੁਰ ਤ੍ਰਿਤੀ ਪਦ ਸ਼ਬਦ ਬਣਾਏਵ। ਫਿਰ ਆਪ ਜੀ ਨੇ ਕੁਛ ਸਮੇਂ ਤੋਂ ਬਾਅਦ ਉਹ ਸ਼ਬਦ ਦਾ ਤੀਜਾ ਪਦ ਬਣਾਇਆ, ਤੀਜੀ ਪੌੜੀ ਰਚੀ ਹੈ। ਮਿਲਨ ਪਿਆਸ ਕੋ ਅਧਿਕ ਜਨਾਏਵ। ਤੀਜੀ ਪੌੜੀ ਵਿੱਚ ਵੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲਣ ਵਾਸਤੇ ਬੜੀ ਅੰਦਰਲੀ ਜਿਹੜੀ ਪਿਆਸ ਹੈ ਤਾਂ ਗਏ ਜਨਾਈ ਬੇਅੰਤ ਬੇਅੰਤ। ਲਿਖ ਕਾਗਦ ਪਰ ਇੱਕ ਠੌਕੀਨ। ਇਸਰਾ ਕਾਗਦ ਉੱਪਰ ਕਹਿੰਦੇ ਤੀਜੀ ਪੌੜੀ ਲਿਖ ਕੇ ਉਹਨੂੰ ਇਕੱਠਾ ਜਾ ਕਰ ਲਿਆ ਹੈ। ਲਿਖੋ ਇਹਾਸੋ ਪਾਠ ਪ੍ਰਵੀਨ। ਸੰਤੋਖ ਸਿੰਘ ਜੀ ਕਹਿੰਦੇ ਹੇ ਸਿਆਣੇ ਸਰੋਤੇ ਕਥਾ ਸੁਣਵੇ, ਉਹ ਜਿਹੜੀ ਤੀਜੀ ਪੌੜੀ ਦਾ ਪਾਠ ਹੈ ਮੈਂ ਇੱਥੇ ਵੀ ਲਿਖ ਕੇ ਤੁਹਾਨੂੰ ਦੱਸਦਾ। ਸ੍ਰੀ ਮੁੱਖ ਵਾਕ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇਹ ਤੀਜੀ ਪ੍ਰੇਮ ਪੱਤਰਿਕਾ ਜਿਹੜੀ ਉਹਦੇ ਵਿੱਚ ਇਉਂ ਲਫ਼ਜ਼ ਕਹੇ ਕਿ ਹੇ ਗੁਰੂ ਰਾਮਦਾਸ ਸਾਹਿਬ ਮਹਾਰਾਜ, ਪਹਿਲਾਂ ਜਦੋਂ ਆਪ ਜੀ ਦੇ ਹਜ਼ੂਰੀ ਵਿੱਚ ਅਸੀਂ ਹੁੰਦੇ ਸੀ, ਜਦੋਂ ਇਹ ਘੜੀ ਮਾਤਰ ਵੀ ਆਪ ਸਾਨੂੰ ਨਹੀਂ ਮਿਲਦੇ ਸੀ, ਤਾਂ ਸਾਡੇ ਲਈ ਤਾਂ ਮਹਾਰਾਜ ਜਿਵੇਂ ਕੋਈ ਸਤਯੁਗ ਤ੍ਰੇਤਾ ਦੁਆਪਰ ਤੋਂ ਬਾਅਦ ਚੌਥਾ ਕਲਯੁਗ ਦਾ ਸਮਾਂ ਹੋ ਜਾਏ, ਔਰ ਬਹੁਤਾ ਸਮਾਂ ਜਿਵੇਂ ਤਿੰਨ ਯੁੱਗ ਲੰਘ ਜਾਣ ਕਲਯੁਗ ਹੀ ਆ ਗਿਆ, ਇਸ ਤਰ੍ਹਾਂ ਸਾਨੂੰ ਪ੍ਰਤੀਤ ਹੁੰਦਾ ਸੀ। ਜਾਂ ਜਦੋਂ ਘੜੀ ਮਾਤਰ ਵੀ ਆਪ ਨਹੀਂ ਮਿਲਦੇ ਸੀ, ਸਾਡਾ ਜਿਹੜਾ ਅੰਦਰਲਾ ਹਿਰਦੈ ਕਹਿੰਦੇ ਕਲਪਨਾ ਦੇ ਯੁੱਗ ਨਾਲ ਸਹਿਤ ਸਮੇਤ ਬਹੁਤ ਕਲਪਨਾ ਸਹਿਤ ਬੜੀ ਘਬਰਾਹਟ ਸਹਿਤ ਸਾਡਾ ਦਿਲ ਹੋ ਜਾਂਦਾ ਸੀ, ਜਾਂ ਸਾਡੇ ਲਈ ਤਾਂ ਜਿਵੇਂ ਕਲਯੁਗ ਹੀ ਆ ਗਿਆ ਉਹ ਸਮਾਂ ਹੋ ਜਾਂਦਾ ਸੀ। ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਹੇ ਹੁਣ ਕਦ ਮਿਲੀਐ, ਹੇ ਪਿਆਰੇ ਹੁਣ ਕਦੋਂ ਮਿਲੀਏ ਤੁਹਾਡੇ ਤਾਈਂ ਭਗਵੰਤ ਦਾ ਸਰੂਪ, ਪਰਮੇਸ਼ਰ ਦਾ ਸਰੂਪ, ਗੁਰੂ ਰਾਮਦਾਸ ਸਾਹਿਬ ਪਿਤਾ ਜੀ। ਮੋਹ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਉ। ਹੇ ਗੁਰੂ ਰਾਮਦਾਸ ਸਾਹਿਬ ਮਹਾਰਾ, ਆਪਦੇ ਦਰਬਾਰੇ ਕੇ ਸਰੂਪ ਦੇ ਦਰਸ਼ਨ ਦੇਖੇ ਤੋਂ ਬਗੈਰ, ਆਪਦੇ ਸਰੂਪ ਦੇ ਦਰਸ਼ਨ ਕੀਤੇ ਤੋਂ ਬਗੈਰ ਮਹਾਰਾ ਸਾਡੀ ਤਾਂ ਜਿਹੜੀ ਰਾਤ ਨਹੀਂ ਬਿਹਾਉਂਦੀ ਹੈ, ਰਾਤ ਨਹੀਂ ਬੀਜਦੀ ਹੈ, ਅਤੇ ਰਾਤ ਨੂੰ ਮਹਾਰਾਜ ਸਾਨੂੰ ਨੀਂਦ ਵੀ ਨਹੀਂ ਆਉਂਦੀ ਹੈ। ਜਾਂ ਮਹਾਰਾਜ ਸਾਡੀ ਜਿਹੜੀ ਅਮਰ ਰੂਪ ਰਾਤ ਆ ਉਹ ਵੀ ਸੁੱਖ ਨਾਲ ਨਹੀਂ ਬੀਤਦੀ ਹੈ, ਅਤੇ ਸ਼ਾਂਤੀ ਰੂਪੀ ਨੀਂਦ ਵੀ ਨਹੀਂ ਆਉਂਦੀ ਸਾਨੂੰ। ਘੋਲੀ ਜੀਓ ਘੋਲ ਘੁਮਾਈ। ਇਸ ਕਰਕੇ ਹੇ ਗੁਰੂ ਰਾਮਦਾਸ ਸਾਹਿਬ ਮਹਾਰਾਜ, ਮੈਂ ਮਨ ਕਰਕੇ ਵੀ ਘੋਲੀ ਜਾਂਦਾ ਹਾਂ, ਜੀਓ ਕਰਕੇ ਵੀ ਆਪ ਜੀ ਨੂੰ ਘੋਲ ਘਮਾਉਣਾ, ਜੀਵ ਹੀ ਜਿਹੜਾ ਵਰਨੇ ਫਿਰਨੇ ਕਰਦਾ ਹਾਂ ਤਿਸ ਸੱਚੇ ਗੁਰੂ ਦਰਬਾਰੇ ਜੀਓ। ਸੱਚੇ ਗੁਰੂ ਮਹਾਰਾ ਆਪ ਜੀ ਦੇ ਦਰਬਾਰ ਕੀ ਇਸ ਰੂਪ ਤੋਂ, ਇਹ ਸੱਚੇ ਗੁਰੂ ਆਪ ਜੀ ਦੇ ਦਰਬਾਰੇ ਕੀ ਇਸ ਰੂਪ ਤੋਂ ਮੈਂ ਵਾਰਨੇ ਜਾਂਦਾ, ਜੀਓ ਕਰਕੇ ਵੀ ਵਾਰਨੇ ਫਿਰਨੇ ਜਾਂਦਾ ਹਾਂ। ਰਹਾਉ ਚੌਪਈ ਕਹਿ ਸਿੱਖ ਕੋ ਨੀਕੇ ਸਮਝਾਇਓ। ਇਸ ਤਰ੍ਹਾਂ ਕਹਿੰਦੇ ਜਿਹੜਾ ਸਿੱਖ ਭੇਜਿਆ ਸੀ ਉਹਨੂੰ ਚੰਗੀ ਤਰ੍ਹਾਂ ਕਹਿ ਕੇ ਫਿਰ ਸਮਝਾਇਆ ਬੁਝਾਇਆ। ਅਬ ਕੇ ਜਾਹ ਗੁਰੂ ਜਿਸ ਥਾਇਓ। ਇਹ ਸਿੱਖਾ ਹੁਣ ਤੀਜੀ ਵਾਰ ਤੂੰ ਚਲਾ ਜਾ, ਜਿਸ ਸਥਾਨ ਤੇ ਗੁਰੂ ਰਾਮਦਾਸ ਸਾਹਿਬ ਜੀ ਉੱਥੇ ਤੂੰ ਪੁੱਜਣਾ। ਮਿਲਹੋ ਨਾ ਪ੍ਰਿਥੀਏ ਕੋ ਤਹ ਆ ਜਾਏ। ਤਬਦੀ ਕਰ ਦਿੱਤੀ ਹੈ ਉਹਨੂੰ, ਐਨ ਸਕੱਤਰ ਕਰ ਦਿੱਤਾ ਵੀ ਤੂੰ ਪ੍ਰਿਥੀ ਚੰਦ ਛੋਟੇ ਭਰਾ ਨੂੰ ਬਿਲਕੁਲ ਨਹੀਂ ਜਾ ਕੇ ਮਿਲਣਾ ਜੁੜਨਾ। ਜਬ ਗੁਰ ਸੰਗਤ ਬੈਠੇ ਆਏ। ਉਦੋਂ ਸਿੱਖਾ ਤੂੰ ਪ੍ਰੇਮ ਪੱਤਰ ਕੇ ਲੈ ਕੇ ਜਾਣਾ ਹੈ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਸੰਗਤਾਂ ਵਿੱਚ ਆ ਕੇ ਬੈਠ ਜਾਣ। ਤਬ ਹੈ ਅਚਾਨਕ ਜਾਵੋ ਪਾਸ। ਸੰਗਤਾਂ ਵਿੱਚ ਜਦੋਂ ਆ ਕੇ ਬੈਠ ਜਾਣ, ਤੂੰ ਕਹਿੰਦੇ ਅੱਖ ਬਚਾ ਕੇ ਅਚਨ ਚੇਤ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਚਲਾ ਜਾਣਾ। ਕਰੋ ਸਮਰਪਣ ਇਹੋ ਅਰਦਾਸ। ਇਹ ਜਿਹੜੀ ਪ੍ਰੇਮ ਬੇਨਤੀ ਪੱਤਰ ਹੈ ਇਹ ਗੁਰੂ ਮਹਾਰਾਜ ਜੀ ਅੱਗੇ ਜਾ ਕੇ ਭੇਟਾ ਕਰ ਦੇਣੀ, ਰੱਖ ਦੇਣੀ। ਹਮ ਦਿਸ਼ ਤੇ ਬੰਧਨ ਕੋ ਕਰੀਏ ਹੈ। ਨਾਲ ਮੁੱਖੋਂ ਬੋਲ ਕੇ ਇਹ ਵੀ ਕਹਿਣਾ ਵੀ ਮਹਾਰਾਜ ਆਪ ਜੀ ਦੇ ਜਿਹੜੇ ਛੋਟੇ ਸਪੁੱਤਰ ਸਾਹਿਬਜ਼ਾਦੇ ਅਰਜਨ ਦੇਵ ਜੀ ਲਾਹੌਰ ਵਿੱਚ ਰਹਿ ਮਹਾਰਾਜ ਆਪ ਜੀ ਨੂੰ ਨਮਸਕਾਰ ਕਰ ਰਿਹਾ, ਮੱਥਾ ਟੇਕ ਰਹੇ ਹਾਂ। ਕਰ ਜੋਰਾਹ ਚਰਨਨ ਸਿਰ ਧਰੀਏ। ਹਾਂ, ਸਾਡੇ ਵੱਲੋਂ ਹੱਥ ਜੋੜਨੇ ਹਨ ਤੇ ਉਹਨਾਂ ਦੇ ਚਰਨਾਂ ਦੇ ਉੱਪਰ ਸੀਸ ਰੱਖ ਦੇਣਾ ਸਾਡੇ ਵੱਲੋਂ, ਤੇ ਕਹਿ ਦੇਣਾ ਕਿ ਮਹਾਰਾਜ ਉਹਨਾਂ ਵੱਲੋਂ ਮੱਥਾ ਟੇਕਿਆ ਜਾ ਰਿਹਾ ਹੈ। ਦੋਹਰਾ ਮਿਲਹੋ ਨਾ ਪ੍ਰਿਥੀਏ ਕੋ ਪ੍ਰਥਮ। ਇਹ ਫੇਰ ਸਿੱਖ ਨੂੰ ਸਤਰਕ ਕਰ ਦਿੱਤਾ ਵੀ ਹੁਣ ਤੂੰ ਜਿਵੇਂ ਪਹਿਲਾਂ ਦੋ ਵਾਰੀ ਪ੍ਰਿਥੀ ਚੰਦ ਨੂੰ ਮਿਲਦਾ ਜੁੜਦਾ ਰਿਹਾ, ਬਿਲਕੁਲ ਨੀ ਉਹਨੂੰ ਮਿਲਣਾ। ਪਹਿਲਾਂ ਸਮਝਾਇਓ ਬਹੁ ਵਾਰ। ਬਹੁਤ ਵਾਰੀ ਕਹਿ ਕਹਿ ਕੇ ਉਹਨੂੰ ਸਮਝਾਇਆ ਸਿੱਖ ਨੂੰ। ਦਈ ਪੱਤਰਿਕਾ ਸਿੱਖ ਕਰ। ਉਸ ਤੋਂ ਬਾਅਦ ਜਿਹੜੀ ਦੂਜੀ ਪ੍ਰੇਮ ਪੱਤਰਿਕਾ ਉਹ ਸਿੱਖ ਦੇ ਹੱਥਾਂ ਵਿੱਚ ਫੜਾ ਦਿੱਤੀ। ਗੁਰ ਕੋ ਬੰਧਨ ਧਾਰ। ਆਪ ਇੱਥੋਂ ਹੀ ਧਿਆਨ ਧਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਟੇਕਿਆ ਆਪ ਜੀ ਨੇ। ਚੌਪਈ ਧਿਆਨ ਪਿਤਾ ਗੁਰ ਕੋ ਉਰ ਧਰੇ। ਇਸ ਤਰ੍ਹਾਂ ਇੱਥੇ ਲਾਹੌਰ ਵਿੱਚ ਖੜੋਤਿਆਂ ਹਿਰਦੇ ਵਿੱਚ ਪਿਤਾ ਗੁਰੂ ਜੀ ਦਾ ਧਿਆਨ ਧਰਿਆ ਹੈ। ਮਨ ਕਰ ਪੱਗ ਪ੍ਰਣਾਮ ਕੋ ਕਰੇ। ਆਪਣੇ ਮਨ ਅੰਦਰ ਮਨ ਕਰ ਕਈ ਹੀ ਮਹਾਰਾਜ ਨੂੰ ਇੱਥੋਂ ਹੀ ਮੱਥਾ ਟੇਕਿਆ ਹੈ। ਹਿਰਦੇ ਪ੍ਰੇਮ ਕੀ ਖੈਂਚ ਵਿਸਾਲੇ। ਆਪ ਜੀ ਦੇ ਹਿਰਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੀ ਪ੍ਰੇਮ ਦੀ ਬੜੀ ਖਿੱਚ ਪੈ ਰਹੀ। ਕਿਉਂ ਨਾ ਹਜਾਨਾ ਹਮੋਰ ਹਵਾਲੇ। ਹੇ ਪਿਤਾ ਗੁਰੂ ਸਾਹਿਬ ਮਹਾਰਾਜ, ਮੇਰਾ ਜੋ ਆਪ ਜੀ ਤੋਂ ਵਿਛੜ ਕੇ ਇੱਥੇ ਹਾਲ ਹੋਇਆ ਪਿਆ ਹੈ ਉਹ ਮੇਰਾ ਹਾਲ ਚਾਪ ਕਿਉਂ ਨਹੀਂ ਜਾਣਦੇ ਹੋ। ਦੀਨ ਬੰਦ ਪ੍ਰਭ ਅੰਤਰ ਜਾਮੇ। ਇਹ ਤਾਂ ਮਹਾਰਾ ਪਰਮੇਸ਼ਰ ਰੂਪ ਹੋ, ਗਰੀਬਾਂ ਦੇ ਬੰਧੂ ਪਿਆਰੇ ਹੋ, ਦਿਲਾਂ ਦੀਆਂ ਜਾਣਨ ਵਾਲੇ ਹੋ। ਕਿਰਪਾ ਸਿੰਧ ਸੁਖ ਦਾਇਕ ਸਵਾਮੀ। ਕਿਰਪਾ ਦੇ ਸਮੁੰਦਰ ਹੋ, ਸੁਖ ਦੇਣ ਵਾਲੇ ਹੋ ਮਾਲਕ। ਦਿਨ ਮਹਿ ਖਾਨ ਪਾਨ ਨਹਿ ਭਾਵਤ। ਉਹ ਕਹਿੰਦੇ ਅੰਦਰੋਂ ਅੰਦਰੀ ਬੇਨਤੀਆਂ ਕਰਦੇ ਪ੍ਰੇਮ ਪਿਆਰ ਵਿੱਚ ਆਏ ਹੋਏ ਕਿ ਦਿਨ ਦੇ ਸਮੇਂ ਮਹਾਰਾ ਸਾਨੂੰ ਕੋਈ ਭੋਜਨ ਪ੍ਰਸ਼ਾਦਾ ਛਕਣਾ ਚੰਗਾ ਨਹੀਂ ਲੱਗਦਾ, ਜੀ ਨਹੀਂ ਕਰਦਾ। ਨਿਸ ਮਹਿ ਪਰੇ ਨੀਂਦ ਨਹਿ ਆਵ। ਰਾਤ ਨੂੰ ਮਹਾਰਾ ਪਣਗ ਦੇ ਲੇਟਿਆ ਹੋਇਆ ਵਿਛੋੜੇ ਵਿੱਚ ਸਾਨੂੰ ਨੀਂਦ ਨਹੀਂ ਆਉਂਦੀ ਹੈ। ਲਖਿਓ ਨਿਲਾਇਕ ਮੋਹ ਭੁਲਾਇਵ। ਪਿਤਾ ਜੀ ਮੈਨੂੰ ਆਪ ਜੀ ਨੇ ਨਿਲਾਇਕ ਜਾ ਜਾਣ ਕੇ ਸ਼ੈਤ ਭੁਲਾ ਦਿੱਤਾ ਹੋਇਆ। ਦਰਸ਼ਨ ਕੋ ਨਿਤ ਚਿਤ ਅਕੁਲਾਇਵ। ਮੇਰਾ ਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਚਿਤ ਬਹੁਤ ਕਾਲਾ ਪੈ ਰਿਹਾ, ਘਬਰਾ ਰਿਹਾ। ਇਤਿਆਦਿਕ ਅਨੇਕ ਮਨ ਗਿਣਤੀ। ਇਸ ਤੋਂ ਆ ਲੈ ਕੇ ਮਨ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ ਵਿਚਾਰਾਂ ਜੀਆਂ ਕਰਦੇ ਹਨ। ਅੰਤਰ ਗਤੀ ਕਰਤ ਚਿਤ ਬੇਨਤੀ। ਹਾਂ, ਚਿੱਤੋਂ ਕਹਿੰਦੇ ਅੰਤਰ ਗਤੀ ਅੰਦਰੇ ਅੰਦਰੇ ਬੇਨਤੀਆਂ ਕਰੀ ਜਾ ਰਹੇ। ਸਤਿਗੁਰ ਜਾਣਾ ਹੈ ਔਰ ਕੋ ਪ੍ਰੇਮ। ਹਾਂ ਬਈ, ਸਤਿਗੁਰੂ ਤਾਂ ਸਾਡੇ ਹਿਰਦਾ ਦਾ ਪ੍ਰੇਮ ਜਾਣਦੇ ਹੀ ਹੈ। ਪ੍ਰੇਮ ਨੇਮ ਬਸੀ ਹੋਏ ਜਿਨ ਕੋ ਨੇਮ। ਹਾਂ, ਇਹਨਾਂ ਦਾ ਨੇਮ ਹੀ ਹੈ ਵੀ ਜਿਨ੍ਹਾਂ ਦਾ ਵੀ ਜਿੱਥੇ ਪ੍ਰੇਮ ਹੋਵੇ ਉੱਥੇ ਉਹ ਬਸ ਹੋ ਜਾਂਦੇ, ਅਧੀਨ ਹੋ ਜਾਂਦੇ ਸਤਿਗੁਰੂ। ਪਰਖਹਿ ਸੁਤ ਆਇਸ ਅਨੁਸਾਰੀ। ਹਰੇ ਦਿਰ ਭਾਵੇਂ ਸਤਿਗੁਰੂ ਅੰਤਰ ਜਾਮੀ ਹੈ, ਪ੍ਰੇਮ ਜਾਣਦੇ ਹੈ, ਪ੍ਰੇਮ ਦੇ ਬਸ ਵੀ ਹੁੰਦੇ ਹੈ, ਪਰ ਫਿਰ ਵੀ ਆਪਣੇ ਸੁਪੁੱਤਰ ਦੀ ਪ੍ਰੀਖਿਆ ਕਰ ਰਹੇ। ਦੀਨ ਹੇਤ ਜਗ ਗੁਰਤਾ ਭਾਰੀ। ਉਹ ਕੋਈ ਹੈ ਵੀ ਜਿਹੜੀ ਸੰਸਾਰ ਦੀ ਮਹਾਨ ਗੁਰਤਾ ਗੱਦੀ ਹੈ ਨਾ, ਉਹ ਦੇਣ ਵਾਸਤੇ ਆ ਪਰਖ ਕਰੀ ਜਾ ਰਹੇ। ਲਵਪੁਰ ਤੇ ਲੈ ਕਰ ਅਰਦਾਸ। ਇਧਰ ਜਿਹੜਾ ਸਿੱਖ ਹੈ ਲਾਹੌਰ ਤੋਂ ਬੇਨਤੀ ਪੱਤਰ ਲੈ ਕੇ, ਗਮਨੇ ਉਹ ਸਿੱਖੇ ਧਰੇ ਗੁਰ ਆਸ। ਰਾਮਦਾਸ ਦਰਸ਼ਨਾਂ ਦੀ ਆਸਾ ਰੱਖ ਕੇ ਸਿੱਖ ਚੱਲਿਆ ਹੈ। ਮਗ ਉਲੰਘ ਸਗਰੋ ਕ੍ਰਮ ਕਰਕੇ। ਨੰਬਰ ਵਾਰ ਕਹਿੰਦੇ ਚੱਲਦਾ ਹੋਇਆ ਸਾਰਾ ਰਸਤਾ ਇਹਨੇ ਲੰਘਣਾ ਕੀਤਾ ਤੈਅ ਕੀਤਾ। ਮਿਲੋ ਹਜੂਰ ਸਮੋ ਸੋ ਵਿਚਾਰਕੇ। ਸਮਾਂ ਵਿਚਾਰਿਆ ਵੀ ਕਿਵੇਂ ਮੈਂ ਗੁਰੂ ਮਹਾਰਾਜ ਦੀ ਹਜੂਰੀ ਵੀ ਜਾ ਕੇ ਮਿਲਾਂ ਜੁਲਾਂ ਦਰਸ਼ਨ ਕਰਾਂ। ਜਬ ਦਿਨ ਜਾਮ ਰਹਿਓ ਤਬ ਆਇਵ। ਜਦੋਂ ਪੈਰ ਕ ਦਿਨ ਰਹਿ ਗਿਆ ਸੀ ਉਦੋਂ ਸਿੱਖ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆਪ ਪਹੁੰਚਿਆ ਸੀ। ਪਿਖ ਹੈ ਨਾ ਪ੍ਰਿਥੀਆ ਆਪ ਬਚਾਏ। ਆਪਣੇ ਆਪ ਨੂੰ ਬਚਾਉਂਦਾ ਵੀ ਪ੍ਰਿਥੀ ਚੰਦ ਨਾ ਕਿਤੇ ਮੈਨੂੰ ਵੇਖ ਲਏ। ਸਤਿਗੁਰ ਜਹਾ ਦੀਵਾਨ ਲਗਾਏ। ਉਹ ਸਿੱਖ ਕੋਸ਼ਿਸ਼ ਕਰ ਰਿਹਾ ਵੀ ਜਿੱਥੇ ਸਤਿਗੁਰੂ ਨੇ ਦੀਵਾਨ ਲਗਾਇਆ ਹੋਇਆ, ਪਰਵਿਰਸ਼ਿਓ ਤਹਾ ਅਚਾਨਕ ਜਾਏ। ਉੱਥੇ ਕਹਿੰਦੇ ਅਚਨ ਚੇਤ ਹੀ ਕਹਿੰਦੇ ਜਾ ਪ੍ਰਵੇਸ਼ ਹੋਇਆ। ਹੱਥ ਜੋਰ ਬੰਧਨ ਕੋ ਉਠਾਨੇ। ਸਭ ਤੋਂ ਪਹਿਲਾਂ ਇਹ ਸਿੱਖ ਨੇ ਹੱਥ ਜੋੜ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਟੇਕਿਆ। ਪੁਨ ਸੰਗਤ ਕੀ ਨਮੋ ਬਖਾਨੇ। ਫਿਰ ਮਾਰਾ ਲਾਹੌਰ ਦੀ ਸੰਗਤ ਆਪ ਜੀ ਨੂੰ ਮੱਥਾ ਟੇਕ ਰਹੀ, ਨਮਸਕਾਰ ਕਰ ਰਹੀ ਹੈ। ਇਹ ਕਿਹਾ ਸਿੱਖ ਨੇ ਕਰ ਪਰ ਧਰ ਅਰਦਾਸ ਅਗਾਰੀ। ਉਸ ਤੋਂ ਬਾਅਦ ਸਿੱਖ ਨੇ ਆਪਣੇ ਹੱਥਾਂ ਉੱਪਰ ਉਹ ਬੇਨਤੀ ਪੱਤਰ ਰੱਖ ਕੇ ਅੱਗੇ ਕਰਕੇ ਸ੍ਰੀ ਅਰਜਨ ਕੀ ਅਰਜ ਉਚਾਰੀ। ਨਾਲ ਹੀ ਮੁੱਖੋਂ ਕਹਿ ਦਿੱਤਾ ਕਿ ਮਹਾਰਾਜ ਆਪ ਜੀ ਦੇ ਜਿਹੜੇ ਛੋਟੇ ਸਪੁੱਤਰ ਅਰਜਨ ਦੇਵ ਹੈ ਉਹਨਾਂ ਦੀ ਇਹ ਬੇਨਤੀ ਪੱਤਰ, ਉਹਨਾਂ ਨੇ ਆ ਬੇਨਤੀਆਂ ਕੀਤੀਆਂ ਨੂੰ ਪੜ੍ਹ ਲਓ ਜੀ। ਸੁਣ ਸ੍ਰੀ ਰਾਮਦਾਸ ਨੇ ਲੀਨਸ। ਹਾਂ, ਇਸ ਤਰ੍ਹਾਂ ਉਹ ਸਿੱਖ ਤੋਂ ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਬੇਨਤੀ ਪੱਤਰ ਆਪਣੇ ਹੱਥਾਂ ਵਿੱਚ ਲੈ ਲਿਆ। ਖੋਲ ਪੱਤਰਿਕਾ ਦੇਖਣ ਕੀਨਸ। ਉਹ ਪ੍ਰੇਮ ਪੱਤਰਿਕਾ ਖੋਲੀ, ਇਸ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਤੱਕਣਾ ਕੀਤਾ। ਮਹਿਦ ਪ੍ਰੇਮ ਤੇ ਦਰਸ਼ਨ ਚਾਹੂ। ਬਹੁਤਾ ਪ੍ਰੇਮ ਪਿਆਰ ਕਰਕੇ ਸਾਡੇ ਦਰਸ਼ਨਾਂ ਨੂੰ ਸਹਿਬਜ਼ਾਦੇ ਨੂੰ ਚਾਹਨਾ ਹੈ। ਨਹੀਂ ਸ਼ਾਂਤ ਨਿਸ ਬਾਸਰ ਮਾਹੂ। ਸਾਡੇ ਦਰਸ਼ਨਾਂ ਤੋਂ ਬਸ਼ੈਰ ਵਿਛੋੜੇ ਕਰਕੇ ਦਿਨੇ ਰਾਤ ਉਹਨਾਂ ਨੂੰ ਕੋਈ ਟਿਕਾ ਨਹੀਂ ਹੈ, ਸ਼ਾਂਤ ਨਹੀਂ ਹੈ। ਪ੍ਰੇਮ ਮਹਾ ਤੇ ਵਿਆਕੁਲ ਹੋਵਾ। ਸਾਡੇ ਪ੍ਰੇਮ ਪਿਆਰ ਕਰਕੇ ਬਹੁਤੇ ਉਹ ਵਿਆਕੁਲ ਅਵਸਥਾ ਵਿੱਚ ਹੋਏ ਪਏ। ਹਮਰੇ ਫਿਰ ਹੱਥ ਸੁਤ ਜੋਵਾ। ਸਾਡਾ ਕਹਿੰਦੇ ਜਿਹੜਾ ਪੁੱਤਰ ਆ ਵਿਛੋੜੇ ਕਰਕੇ ਵਿਆਕੁਲ ਹੋਇਆ ਵੇਖਿਆ ਜਾਂਦਾ ਹੈ। ਜਾਨ ਦਸ਼ਾ ਲੋਚਨ ਭਰ ਆਏ। ਆਪਣੇ ਸਾਹਿਬਜ਼ਾਦੇ ਦੀ ਇਸ ਤਰ੍ਹਾਂ ਦੀ ਅਵਸਥਾ ਜਾਣ ਕੇ ਗੁਰੂ ਰਾਮਦਾਸ ਸਾਹਿਬ ਦੇ ਵੀ ਨੇਤਰਾਂ ਵਿੱਚ ਜਲ ਆ ਗਿਆ। ਰੁਕਿਓ ਕੰਠ ਨਹਿ ਬੋਲਿਓ ਜਾਏ। ਹਾਂ, ਗਲਾ ਰੁਕ ਗਿਆ ਆਪ ਜੀ ਤੋਂ, ਕਹਿੰਦੇ ਬੋਲਿਆ ਚੱਲਿਆ ਨੀ ਗਿਆ ਕੋਈ ਸਮਾਂ। ਪੁੱਤਰਨ ਵਿਖੇ ਟੇਕ ਇਨ ਰਾਖੀ। ਮਨ ਵਿੱਚ ਹੀ ਗੁਰੂ ਰਾਮਦਾਸ ਸਾਹਿਬ ਜੀ ਵਿਚਾਰਦੇ ਵੀ ਸਾਡੇ ਤਿੰਨ ਸਾਹਿਬਜ਼ਾਦੇ, ਉਹਨਾਂ ਵਿੱਚੋਂ ਛੋਟੇ ਸਾਹਿਬਜ਼ਾਦੇ ਨੇ ਟੇਕ ਰੱਖ ਲਈ ਹੈ, ਭਾਵ ਹਰ ਪੱਖ ਤੋਂ ਇਹ ਯੋਗਤਾ ਵਾਲੇ ਹੋ ਗਏ ਹਨ। ਰਹਿ ਆਇਸ ਮਹਿ ਦਰਸ਼ਨ ਕਾਂਖੀ। ਦੇਖੋ, 3 ਸਾਲ ਤੱਕ ਸਾਡੀ ਆਗਿਆ ਵਿੱਚ ਰਹੇ ਹੈ ਤੇ ਫਿਰ ਵੀ ਸਾਡੇ ਦਰਸ਼ਨਾਂ ਦੇ ਚਾਹਵਾਨ ਹੋ ਰਹੇ। ਸਰਬ ਸਰਾਹ ਸਹਾਰਹਿ ਗੁਰਤਾ ਭਾਰ। ਇਸ ਕਰਕੇ ਦਿਸਦਾ ਹੈ ਵੀ ਜੋ ਗੁਰਤਾ ਗੱਦੀ ਦਾ ਬੜਾ ਭਾਰੀ ਬੋਝ ਹੈ ਵੀ ਸਿੱਖ ਸੰਗਤਾਂ ਨੂੰ ਉਤਾਰਨਾ, ਜਿੱਥੇ ਕਿਤੇ ਕੋਈ ਦੁੱਖ ਤਕਲੀਫ ਹੋਵੇ ਉੱਥੇ ਜਾ ਕੇ ਸਹਾਇਤਾ ਕਰਨੀ, ਸਾਰਾ ਬੋਝ ਇਹ ਸਾਰ ਲੈਣਗੇ, ਚੁੱਕ ਲੈਣਗੇ। ਅਜਰ ਜਰਹਿ ਗੋ ਨਹਿ ਹੰਕਾਰ। ਦੇਖੋ, ਇਹਨਾਂ ਦੇ ਹਿਰਦੇ ਵਿੱਚ ਕੋਈ ਭੋਰਾ ਮਾਤਰ ਹੰਕਾਰ ਨਹੀਂ, ਅਜਰ ਸ਼ਕਤੀਆਂ ਨੂੰ ਇਹ ਜਰ ਲੈਣਗੇ, ਸਹਾਰ ਲੈਣਗੇ। ਕਹਿੰਦੇ ਰਾਖੀ ਸੋਢ ਬੰਸ ਵਡਿਆਈ, ਆਪਣੇ ਮਨ ਵਿੱਚ ਹੀ ਕਹਿੰਦੇ ਜਿਹੜੀ ਸਾਡੇ ਸੋਢੀਆਂ ਬੰਸ ਦੀ ਇਹ ਵੱਡ ਵਡਿਆਈ ਸੀ, ਇਹਨਾਂ ਨੇ ਕਹਿੰਦੇ ਸੰਭਾਲ ਕੇ ਰੱਖ ਲਈ। ਨਹੀਂ ਜਾਨ ਦੀਨਸ ਕਿਸ ਥਾਏ, ਨਹੀਂ ਤਾਂ ਇਹ ਗੁਰਤਾ ਗੱਦੀ ਕਿਤੇ ਹੋਰ ਪਾਸੇ ਚਲੀ ਜਾਣੀ ਸੀ, ਕਹਿੰਦੇ ਇਹਨਾਂ ਨੇ ਇੱਥੇ ਰੱਖ ਲਈ ਆਪਣੇ ਸੋਢ ਬੰਸ ਵਿੱਚ। ਤੁਕਾ ਸ਼ਬਦ ਕੀ ਰੁਚਰ ਬਣਾਈ, ਆਪਣੇ ਮਨ ਵਿੱਚ ਵੀ ਕਹਿੰਦੇ ਹਨ ਗੁਰੂ ਰਾਮਦਾਸ, ਕਹਿੰਦੇ ਸਾਹਿਬ ਜਾਂਦੇ ਨੇ ਦੇਖੋ ਇਹ ਸ਼ਬਦ ਦੀਆਂ ਤੁਕੀਆਂ ਕਿਹੋ ਜਿਹੀਆਂ ਸੁੰਦਰ ਬਣਾਈਆਂ ਹਨ। ਬਾਣੀ ਰਚ ਹੈ ਨਰਨ ਗਤ ਦਾਈ, ਇੱਥੋਂ ਪ੍ਰਤੀਤ ਹੁੰਦਾ ਵੀ ਮਨੁੱਖਾਂ ਨੂੰ ਮੁਕਤੀ ਦੇਣ ਵਾਲੀ ਇਹ ਬੇਅੰਤ ਬੇਅੰਤ ਬਾਣੀ ਉਚਾਰਨਗੇ ਰਚਣਗੇ। ਹਮਰੀ ਆਗਿਆ ਬੰਧਨ ਮਾਹੀ, ਫਿਰ ਖਿਆਲ ਕਰਦੇ ਵੀ ਸਾਡੀ ਆਗਿਆ ਦੇ ਬੰਧਨ ਵਿੱਚ ਵੱਜੇ ਹੋਏ ਰਹੇ, ਉਸ ਸਥਿਤ ਮੇਟੀ ਜਿਸ ਨਾਹੀ, ਸਾਲ ਤੱਕ ਹੀ ਟਿਕੇ ਰਹੇ ਹੈ ਜਿਨ੍ਹਾਂ ਨੇ ਸਾਡੀ ਆਗਿਆ ਬਿਲਕੁਲ ਮਿੱਟੀ ਨਹੀਂ ਹੈ। ਪ੍ਰੇਮ ਵਿਖੇ ਬੇਹਬਲ ਹੋਏ ਰਹੇ, ਦੇਖ ਲੋ ਸਾਡੇ ਪ੍ਰੇਮ ਪਿਆਰ ਵਿੱਚ ਸਪੁੱਤਰ ਬਹੁਤ ਵਿਆਕੁਲ ਹੋ ਰਹੇ। ਅਤ ਪ੍ਰਸੰਨ ਮਨ ਬਚ ਤਬ ਕਹੇ, ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਮਨ ਵਿੱਚ ਪ੍ਰਸੰਨ ਹੋ ਕੇ ਮੁਖੋਂ ਫਿਰ ਬਚਨ ਕਹੇ। ਦੇਖੋ ਭਾਈ ਬ੍ਰਿਧ ਸੁਤ ਅਰਜਨ, ਬਾਬਾ ਬੁੱਢਾ ਸਾਹਿਬ ਤੱਕਣਾ ਕਰੋ, ਇਹ ਸਾਡੇ ਸਾਹਿਬਜ਼ਾਦੇ ਜੋ ਅਰਜਨ ਦੇਵ ਹੈ ਉਹਨਾਂ ਦੀ ਬੇਨਤੀ ਪੱਤਰ। ਪ੍ਰੇਮ ਵਿਖੇ ਲਿਖ ਆਪਣੀ ਅਰਜਨ, ਬਹੁਤ ਹੀ ਸਾਡੇ ਪ੍ਰੇਮ ਪਿਆਰ ਵਿੱਚ ਕਿ ਉਹਨਾਂ ਨੇ ਆਪਣੇ ਵੱਲੋਂ ਬੇਨਤੀ ਪੱਤਰ ਲਿਖ ਕੇ ਭੇਜਿਆ। ਪਠੀ ਇਹਾਸੋ ਪਠੀ ਬਣਾਏ, ਸਿੱਖ ਰੱਖ ਭੇਜੀਏ ਪੱਤਰ ਕਾਸ਼ੀ ਬਣਾ ਸਵਾਰ ਕੇ ਹੁਣ ਪੜਨਾ ਕੀਤੀ ਹੈ। ਤੁਕਾ ਸ਼ਬਦ ਕੀ ਸੁੰਦਰ ਪਾਏ, ਬਾਬਾ ਬੁੱਢਾ ਸਾਹਿਬ ਜਿਵੇਂ ਸ਼ਬਦ ਦੀਆਂ ਤੁਕਾਂ ਹੁੰਦੀਆਂ ਉਸ ਤਰ੍ਹਾਂ ਦੇ ਤਰ੍ਹਾਂ ਨਾ ਇਸ ਪ੍ਰੇਮ ਪੱਤਰ ਕਾ ਹੈ। ਚਿਰ ਹੋਇਓ ਲਵ ਪੂਰੀ ਪਠਾਇਓ, ਦੇਖ ਲੋ ਉਹਨਾਂ ਨੂੰ ਲਾਹੌਰ ਸ਼ਹਿਰ ਵਿੱਚ ਭੇਜਿਆ ਬਹੁਤ ਸਮਾਂ ਹੋ ਗਿਆ, 3 ਸਾਲ ਤੱਕ ਦਾ ਸਮਾਂ ਲੰਘ ਗਿਆ। ਲਈ ਨਾ ਹਮ ਸੁਦ ਚਿਤ ਅਕੁਲਾਇਓ, ਹਾਂ ਅਸੀਂ ਆਪਣੇ ਸਾਹਿਬਜ਼ਾਦੇ ਦੀ ਕੋਈ ਖਬਰ ਸਾਰੀ ਨਹੀਂ ਲਈ, ਜਿਸ ਕਰਕੇ ਉਹਨਾਂ ਦਾ ਚਿੱਤ ਵਿਆਕੁਲ ਹੋ ਗਿਆ ਹੋਇਆ ਹੈ। ਅਬ ਤਹਿ ਤੁਮਨੋ ਪਹੁੰਚਣ ਬਣੈ, ਇਹ ਬਾਬਾ ਬੁੱਢਾ ਸਾਹਿਬ ਹੁਣ ਤੁਹਾਡਾ ਲਾਹੌਰ ਸ਼ਹਿਰ ਦੇ ਵਿੱਚ ਪੁੱਜਣਾ ਬਣਦਾ ਜਾਣਾ ਬਣਦਾ। ਆਨਾ ਉਹ ਤਿੰਨ ਹੈ ਪ੍ਰੇਮ ਮਨ ਸਨ, ਹਾਂ ਮਨ ਦੇ ਪ੍ਰੇਮ ਦੇ ਨਾਲ ਉਹਨਾਂ ਨੂੰ ਇੱਥੇ ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਲੈ ਆਓ। ਸੁਣ ਸਤਿਗੁਰ ਤੇ ਤਬ ਬ੍ਰਿਧ ਭਾਈ, ਹਾਂ ਗੁਰੂ ਰਾਮਦਾਸ ਸਾਹਿਬ ਜੀ ਤੋਂ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਅਰਜਨ ਕੀ ਬਹੁਤ ਵਡਿਆਈ, ਆਪਣੇ ਮੁਖ ਤੋਂ ਵੀ ਗੁਰੂ ਅਰਜਨ ਦੇਵ ਜੀ ਦੀ ਬਹੁਤ ਵਡਿਆਈ ਕੀਤੀ ਹੈ। ਲੱਗੇ ਉਹ ਸਰਾਹਨ ਸੀਲ ਵਿਸਾਲਾ, ਸਲੋਤਾ ਕਰਨ ਲੱਗਿਆ ਕਿ ਮਹਾਰਾ ਆਪ ਜੀ ਦਾ ਛੋਟਾ ਸੁਭਾਅ ਸਾਹਿਬਜ਼ਾਦਾ ਬਹੁਤ ਨਰਮ ਸੁਭਾਅ ਵਾਲਾ ਹੈ, ਲੇਸ਼ ਹੰਕਾਰ ਨਹੀਂ ਕਿਸ ਕਾਲਾ, ਕਿਸੇ ਸਮੇਂ ਵੀ ਥੋੜੇ ਮਾਤਰ ਇਹਨਾਂ ਦੇ ਮਨ ਵਿੱਚ ਕੋਈ ਹੰਕਾਰ ਨਹੀਂ ਹੈ। ਰਾਵਰ ਕੀ ਆਇਸ ਕੋ ਪਾਏ, ਮਹਾਰਾਜ ਦੇਖੋ ਆਪ ਜੀ ਦੀ ਆਗਿਆ ਪਾ ਕੇ ਆਗਿਆ ਮੰਨ ਕੇ ਹੋਤ ਪ੍ਰਾਤ ਕੇ ਲਵਪੁਰ ਜਾਏ, ਮਹਾਰਾਜ ਹੁਣ ਆਗਿਆ ਹੋ ਗਈ ਹੈ ਤੇ ਮੈਂ ਮਹਾਰਾਜ ਕੱਲ ਨੂੰ ਸਵੇਰੇ ਚਲਾ ਜਾਵਾਂਗਾ ਲਾਹੌਰ ਸ਼ਹਿਰ। ਮੈਂ ਆਨਾ ਗੋ ਅੰਮ੍ਰਿਤ ਸਰ, ਮੈਂ ਜਿਹਦੇ ਬਚਨ ਅਨੁਸਾਰ ਮਹਾਰਾ ਮੈਂ ਉਹਨਾਂ ਨੂੰ ਲਾਹੌਰ ਤੋਂ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਆਵਾਂਗਾ। ਜਿਨਕੇ ਅਤਿ ਲਾਲਸਾ ਉਰ ਮੈਂ, ਜਿਨ੍ਹਾਂ ਦੇ ਆਪ ਜੀ ਦੇ ਦਰਸ਼ਨ ਦਰਾਰ ਕਰਨ ਦੀ ਹਿਰਦੇ ਵਿੱਚ ਬੜੀ ਚਾਹਨਾ ਹੈ। ਇਮ ਕਹਿ ਸੁਣ ਕੇ ਨਿਸਾ ਬਿਤਾਈ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਕਹਿ ਕੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਇਹ ਪ੍ਰੇਮ ਪਿਆਰ ਦੇ ਬਚਨ ਸੁਣ ਕੇ ਰਾਤ ਬਤੀਤ ਕੀਤੀ ਹੈ। ਚਲਤ ਭਇਓ ਮਗ ਬੁੱਢਾ ਭਾਈ, ਜਦੋਂ ਅਗਲੀ ਸਵੇਰ ਹੋਈ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਲਾਹੌਰ ਦੇ ਰਸਤੇ ਵਿੱਚ ਚੱਲ ਪਏ ਹਨ। ਜਿਸ ਤਰ੍ਹਾਂ ਇਹ ਲਾਹੌਰ ਸ਼ਹਿਰ ਵਿੱਚ ਗਏ, ਸ੍ਰੀ ਅਰਜਨ ਦੇਵ ਮਹਾਰਾਜ ਜੀ ਨੂੰ ਜਾ ਕੇ ਮਿਲੇ ਜੁਲੇ, ਇਸ ਤਰ੍ਹਾਂ ਸਾਰੀਆਂ ਸੰਗਤਾਂ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਆਇਆ ਦੇਖ ਕੇ ਅਤਿਅੰਤ ਹੀ ਪ੍ਰਸੰਨ ਹੋ ਗਏ, ਚਾਹ ਚੜ੍ਹ ਗਿਆ। ਜੋ ਗੁਰੂ ਰਾਮਦਾਸ ਸਾਹਿਬ ਵੱਲੋਂ ਕੋਈ ਬਚਨ ਵਿਲਾਸ ਕਹੇ ਗਏ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ ਕਿ ਮੈਂ ਆਪ ਜੀ ਨੂੰ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਲਿਜਾਣ ਵਾਸਤੇ ਚੱਲ ਕੇ ਆਇਆ ਹਾਂ, ਤੁਸੀਂ ਤਿਆਰ ਹੋ ਜਾਓ। ਜੋ ਅਵਸਥਾ ਆਪ ਜੀ ਦੀ ਉਸ ਸਮੇਂ ਹੋਈ ਸੀ ਅੱਗੇ ਪ੍ਰਸੰਗ ਆਏਗਾ, ਉਹ ਆਪਾਂ ਰਲ ਮਿਲ ਕੇ ਅੱਗੇ ਸਰਵਣ ਕਰਾਂਗੇ। ਅੱਜ ਇੱਥੇ ਸਮਾਪਤੀ ਹੈ ਜੀ। ਮੈਂ ਆਨਹ ਗੋ ਅੰਮ੍ਰਿਤ ਸਰ ਮੈਂ, ਜਿਨ ਕੇ ਅਤੀ ਲਾਲਸਾ ਉਰ ਮੈਂ, ਇਮ ਕਹਿ ਸੁਨ ਕਹਿ ਨਿਸਾ ਬਿਤਾਈ, ਚਲਤ ਭਇਓ ਮਗ ਬੁੱਢਾ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰੋ। ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ। ਠਾਕੁਰ ਤੁਮ ਭੈ ਅਰਦਾਸ, ਜਿਉ ਪਿੰਡ ਸਾਵ ਤੇਰੀ ਰਾਸ, ਮਾਤ ਪਿਤਾ